ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਅਸ ਕਹਿ ਕੀਨ ਪਿਆਨੋ ਤੂਰਨ ਪਹੁੰਚੇ ਤਲਵੰਡੀ ਗੁਰਪੂਰਨ ਏਕ ਕੂਪ ਉਪਰ ਤਹ ਜਾਈ ਬੈਠ ਗਏ ਪੁਨ ਗਿਰਾ ਅਲਾਈ ਅਸ ਕਹਿ ਕੀਨ ਪਿਆਨੋ ਤੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀਵਾਨ ਸਜ ਰਿਹਾ ਹੈ। ਚਵਰ ਛਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ, ਉਪਰੰਤ ਗੁਰਬਾਣੀ ਦਾ ਪਾਠ ਜਾਪ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਇਹ ਇਤਿਹਾਸ ਲਈ ਸਰਵਣ ਕਰ ਰਹੇ ਹਾਂ ਅਤੇ ਮਹਾਨ ਹੀ ਮਹਾਨ ਲਾਹਾ ਹਾਸਲ ਵੀ ਕਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦੇ ਪਾਵਨ ਕੌਤਕਾਂ ਚੋਂ ਜਾਂ ਤੋਂ ਜਾਣੂ ਹੋ ਰਹੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਬਟਾਲੇ ਸ਼ਹਿਰ ਤੋਂ ਬਾਹਰ ਬਾਹਰ ਅਚਲ ਨਾਮੀ ਮੰਦਰ ਹੈ, ਇੱਥੇ ਸ਼ਿਵਰਾਤਰੀ ਵਾਲੇ ਦਿਨ ਬੜਾ ਭਾਰੀ ਜੋੜ ਮੇਲਾ ਲੱਗਦਾ ਹੁੰਦਾ ਸੀ। ਸਿੱਧਨਾਥ ਸਾਰੇ ਇੱਥੇ ਬਹੁ ਗਿਣਤੀ ਵਿੱਚ ਆਪਣੀ ਪੂਜਾ ਮੱਥਾ ਟਿਕਾਉਣ ਲਈ ਭੇਟਾ ਲੈਣ ਲਈ ਪੁੱਜਦੇ ਸਨ। ਇੱਧਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖੁਰਮੇ ਸ਼ਹਿਰ ਵੱਲ ਗਏ ਹਨ, ਮਰਦਾਨੇ ਦੀ ਕਰਮ ਕਿਰਿਆ ਕਰਵਾਈ ਹੈ ਅਤੇ ਵਾਪਸ ਆ ਰਹੇ ਸਨ, ਇਹ ਗੋਰਖਨਾਥ ਸਿੱਧਾਂ ਸਾਹਿਬ ਸਤਿਗੁਰੂ ਜੀ ਨੂੰ ਮਿਲ ਜੁੜ ਗਿਆ। ਆਦੇਸ਼ ਆਦੇਸ਼ ਕਰਕੇ ਗੁਰੂ ਮਹਾਰਾਜ ਦੇ ਅੱਗੇ ਪ੍ਰਸ਼ਨ ਕਰਨ ਲੱਗ ਪਿਆ। ਗੁਰੂ ਮਹਾਰਾਜ ਨੇ ਯਥਾਰਥ ਉੱਤਰ ਦੇ ਦਿੱਤੇ। ਫਿਰ ਗੋਰਖਨਾਥ ਕਹਿਣ ਲੱਗਿਆ, ਮਹਾਰਾਜ ਅਚਲ ਨਾਮੇ ਮੰਦਰ ਦੇ ਉੱਪਰ ਬੜਾ ਭਾਰੀ ਸ਼ਿਵਰਾਤਰੀ ਦਾ ਜੋੜ ਮੇਲਾ ਆ ਰਿਹਾ ਹੈ ਅਤੇ ਤੁਸੀਂ ਵੀ ਚੱਲੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਕਦੋਂ ਆ ਜੋੜ ਮੇਲਾ? ਕਹਿੰਦੇ ਜੀ ਵੀ ਕੱਲ੍ਹ ਨੂੰ ਸ਼ੁਰੂ ਹੋ ਰਿਹਾ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਰਸਤਾ ਕਾਫੀ ਹੋਊਗਾ। ਕਹਿੰਦੇ ਹਾਂ ਜੀ 500 ਕੁ ਇੱਥੋਂ। ਗੁਰੂ ਮਹਾਰਾਜ ਕਹਿਣ ਰਹੇ ਵੀ ਇਹਦਾ ਤੁਹਾਡੇ ਵਰਗਾ ਕੋਈ ਜਿਹੜਾ ਸ਼ਕਤੀ ਵਾਲਾ ਪੁਰਸ਼ ਹੈ ਉਹ ਤਾਂ ਜਾ ਜੂ ਸਕਦਾ ਹੈ, ਸਾਡੇ ਵਿੱਚ ਤਾਂ ਹੈ ਨਹੀਂ ਇਹ ਕੁਛ। ਜਿਹਦਾ ਕਰਤਾਰ ਲਿਜਾਏਗਾ ਤਾਂ ਚਲੇ ਜਾਵਾਂਗੇ, ਉਂਝ ਨਹੀਂ। ਇਹ ਥੋੜ੍ਹਾ ਜਿਹਾ ਤਰਕ ਜਿਹਾ ਕਰ ਕਰਕੇ ਕਹਿਣ ਲੱਗੇ, ਜਦੋਂ ਅਸੀਂ ਸ਼ਿਮੇਰ ਪਰਬਤ 'ਤੇ ਗਏ ਸੀ ਉੱਥੇ ਤਾਂ ਬੜੀ ਤਕੜੀ ਸਖਤੀ ਦਿਖਾਈ, ਆਕਾਸ਼ ਨੂੰ ਆਕਾਸ਼ ਖੜਾ ਉਡਾ ਦਿੱਤੀ ਸੀ, ਸਿੱਧਾ ਨਾਥਾਂ ਦੇ ਸਿਰਾਂ 'ਚ ਟੋਟਾਂ ਜਾਂ ਮਾਰ ਮਾਰ ਕੇ ਇਹਨਾਂ ਨੇ ਅਕਲ ਦੇ ਦਿੱਤੀ ਸੀ, ਹੁਣ ਕਿੱਧਰ ਗਈ? ਕਿਤੇ ਐਸਾ ਤਾਂ ਨਹੀਂ ਤੁਹਾਨੂੰ ਕੋਈ ਮਹਾਨ ਸਿੱਧੀ ਸੰਪੰਨ ਪੁਰਸ਼ ਮਿਲ ਗਿਆ, ਉਹਦੇ ਨਾਲ ਤੁਹਾਡਾ ਮੱਠਾ ਲੱਗ ਗਿਆ, ਉਹਨੇ ਤੁਹਾਡੀ ਤਾਕਤ ਖੋ ਲਈ, ਤੁਸੀਂ ਗੁਆ ਲਈ ਹੋਵੇ? ਇਸ ਤਰ੍ਹਾਂ ਦੇ ਬਚਨ ਜੇ ਕਰਦੇ ਕਰਾਉਂਦੇ ਹੋਏ ਕਹਿਣਗੇ ਅਸੀਂ ਤਾਂ ਜਾਣੇ ਜੀ ਹਾਂ। ਔਰ ਕਹਿੰਦੇ ਚੱਲੋ, ਜੇ ਕਰਤਾਰ ਨੂੰ ਪਾਵੇਗਾ ਅਸੀਂ ਵੀ ਤੁਹਾਡੀ ਮਗਰੀ ਆ ਜਾਵਾਂਗੇ। ਇਸ ਤਰ੍ਹਾਂ ਇਹਨਾਂ ਨੇ ਕਹਿ ਕੇ ਸਿੱਧੀ ਬਲ ਦੇ ਨਾਲ ਉਡਾਰੀਆਂ ਜਿਵੇਂ ਮਾਰੀਆਂ, ਜਿਵੇਂ ਪੰਛੀ ਉੱਡਦੇ ਜਾਂਦੇ ਐਂ ਜਾ ਰਹੇ ਨੇ। ਇੱਧਰ ਮਹਾਰਾਜ ਮੌਜ ਦੇ ਮਾਲਕ ਇਹਨਾਂ ਦਾ ਮਾਣ ਤੋੜਨ ਵਾਸਤੇ ਚੱਲੇ ਤਾਂ ਪਿੱਛੋਂ ਹੈ ਸਾਰਿਆਂ ਤੋਂ ਅਤੇ ਪਹੁੰਚੇ ਸਾਰਿਆਂ ਤੋਂ ਪਹਿਲੇ ਹੈ। ਇਹ ਜ਼ਿਲ੍ਹਾ ਚੱਲ ਨਵੇਂ ਮੰਦਰ ਜਾਏ ਦੇ ਥੋੜ੍ਹਾ ਜਿਹਾ ਅੱਗੇ ਜਾ ਕੇ ਉੱਚਾ ਥਾਂ ਹੈ, ਉੱਚਾ ਥੜ ਹੈ, ਉਹਦੇ 'ਤੇ ਚ ਮਹਾਰਾਜ ਆ ਬੈਠੇ। ਜਦੋਂ ਇਹ ਬਾਅਦ ਵਿੱਚ ਆਏ ਦੇਖਿਆ ਗੁਰੂ ਮਹਾਰਾਜ ਬੈਠੇ ਅਚਰਜੇ ਹੋ ਗਏ ਵੀ ਮਗਰੋਂ ਚੱਲੇ ਸੀ ਆ ਗਏ ਪਹਿਲਾਂ। ਫਿਰ ਜਦੋਂ ਮੇਲਾ ਸ਼ੁਰੂ ਹੋ ਗਿਆ, ਲੋਕ ਆਉਣੇ ਸ਼ੁਰੂ ਹੋ ਗਏ, ਮਹਾਰਾਜ ਦੇ ਇਰਦ ਗਿਰਦ ਬੜਾ ਇਕੱਠ ਹੈ, ਬੜੀ ਭੇਟਾ ਪੂਜਾ ਚੜ੍ਹ ਰਹੀ ਹੈ, ਲਕਸ਼ਮੀ ਬਰਸ ਰਹੀ ਹੈ, ਨੌ ਨਦੀਆਂ 12 ਸਿੱਧੀਆਂ ਹੋਈਆਂ ਪਈਆਂ। ਜਿਹੜੇ ਕੋਈ ਰਾਸ ਧਾਰ ਗਏ ਜੇ ਜਾਂ ਨਿਕਲ ਗਏ ਜੇ ਲੋਕ ਹੈ, ਉਹ ਆ ਕੇ ਉਹਨਾਂ ਨੇ ਆਪਣਾ ਸ਼ੁਰੂ ਕਰ ਦਿੱਤਾ ਇਕੱਠ ਦੇਖ ਕੇ। ਅਤੇ ਬੜੀ ਉਹਨਾਂ ਨੂੰ ਮਾਇਆ ਚੜ੍ਹ ਰਹੀ ਹੈ, ਲੁੱਟਾ ਭਰਿਆ ਪਿਆ ਉਹਨਾਂ ਦਾ ਮਾਇਆ ਨਾਲ। ਜਿਹੜਾ ਭੰਗਰਨਾਥ ਸੀ ਇਹ ਬੜਾ ਸ਼ੈਤਾਨ ਸੀ, ਇਹ ਆਖਿਆ ਵੀ ਇਹ ਮਹਾਰਾਜ ਕੋਲ ਇਹਨਾਂ ਨੇ ਇਕੱਠ ਕੀਤਾ ਹੈ, ਇਹ ਖੜਾਈਏ ਇਹਨਾਂ ਦਾ ਖੜ ਜਿਹਾ। ਉਹ ਮਾਇਆ ਦਾ ਲੋਟਾ ਜਿਹਾ ਭਰਿਆ ਭਰਾਇਆ ਉਹਨੂੰ ਸਿੱਧੀ ਦੁਆਰਾ ਗੌਤ ਰੂਪ ਵਿੱਚ ਹੋ ਕੇ ਇਹਨਾਂ 'ਤੇ ਚੁੱਕ ਲਿਆ ਅਤੇ ਆਕਾਸ਼ ਵਿੱਚ 700 ਕੋਹਰੇ ਉੱਪਰ ਪਹੁੰਚਾ ਤਾ, ਲੁਕੋ ਤਾ ਜਾ ਕੇ। ਅਤੇ ਉਹ ਜਿਹੜੇ ਰਾਸਧਾਰ ਗਏ ਸੀ, ਜਦੋਂ ਉਹਨਾਂ ਨੇ ਕੁਝ ਦੇਖਿਆ ਅਤੇ ਉਹ ਲੁੱਟਾ ਜਾਣਾ ਦਿਸੇ, ਆਰਜ਼ੂ ਜੀ ਕਿਧਰੇ ਭੁੱਲ ਗਈ, ਅਬਦਾ ਦੁਫੜੀ ਪੈ ਗਈ, ਕੌਣ ਲੈ ਗਿਆ ਲੋਟਾ ਵੀ ਮਾਇਆ ਵਾਲਾ? ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਭਗਤੀਆਂ ਗਈ ਭਗਤ ਭੁੱਲ, ਰਾਸਧਾਰੀਆਂ ਨੂੰ ਰਾਸ ਪਾਉਣੀ ਭੁੱਲ ਗਈ। ਇੱਧਰ ਗੁਰੂ ਮਹਾਰਾਜ ਜਾਣਦੇ ਸਨ ਵੀ ਇਹ ਸ਼ੈਤਾਨੀ ਕਿਤੇ ਭੰਗਰਨਾਸ ਨੇ, ਇਹ ਰੌਲਾ ਗੋਲਾ ਇਹਨੇ ਪੁਆਇਆ ਹੈ ਬੜਾ ਤਫੜੀ। ਅਤੇ ਜਿਵੇਂ ਸ਼੍ਰੀ ਚੰਦ ਜੀ ਨੇ ਉਹ ਬਾਂਹ ਜੀ ਵਧਾ ਲਈ ਸੀ ਨਾ ਧਰਮ ਚੰਦ ਨੂੰ ਹੇਠਾਂ ਲਾਉਣ ਵਾਸਤੇ, ਵੀ ਬਸ ਚੱਲਦੀ ਰਹੇ ਉਹ ਮਹਾਰਾਜ ਨੇ ਬਸ ਆਪਣੀ ਅਧਿਆਤਮ ਸ਼ਕਤੀ ਨਾਲ ਬਾਂਹ ਜਾ ਵਧਾਈ ਹੈ ਅਤੇ ਜਿੱਥੇ ਉਹ ਲੋਟਾ ਜਿਹਾ ਲੁਕੋ ਕੇ ਰੱਖਿਆ ਸੀ ਉੱਥੋਂ ਲੈ ਕੇ ਅਤੇ ਇਹਨਾਂ ਦੇ ਅੱਗੇ ਫੇਰ ਰਸ ਰੱਖ ਦਿੱਤਾ ਹੈ, ਉਹ ਉਸੇ ਤਰ੍ਹਾਂ ਫੇਰ ਲੱਗ ਗਏ ਰਸ ਪਾਉਣ। ਇਹ ਜਿਹੜੇ ਸਿੱਧ ਨਾਲ ਸੜੇ ਬੱਚੇ, ਕੋਈ ਸ਼ੇਰ ਬਣ ਗਿਆ, ਕੋਈ ਸੱਪ ਬਣ ਗਿਆ, ਮੂੰਹ 'ਚੋਂ ਪੁਕਾਰੇ ਮਰ ਰਿਹਾ, ਕੋਈ ਅੱਗ ਵਿੱਚ ਦੀਆਂ ਲਾਟਾਂ ਮੂੰਹ ਵਿੱਚੋਂ ਕੱਢਣ ਲੱਗ ਪਏ, ਬਹੁਤ ਕੁਛ ਕਰ ਕਰਾ ਰਹੇ ਮਹਾਰਾਜ ਨੂੰ ਡਰਾਉਣ ਧਮਕਾਉਣ ਵਾਸਤੇ। ਫਿਰ ਇਹ ਸਾਰਾ ਕੁਝ ਕਰਾ ਕਰਾ ਕੇ ਹੰਭ ਹਾਰ ਕੇ ਜੇ ਹੋਵੇ ਕੁਝ ਨਾ ਹੋਇਆ ਤੇ ਸਤਿਗੁਰੂ ਦੀ ਚੜ੍ਹਦੀ ਕਲਾ ਹੋਈ ਵਿਜੇ ਹੋਈ ਤੇ ਫਿਰ ਧੰਨ ਧੰਨ ਕਰਨ ਲੱਗ ਪਏ ਸਿੱਧ ਬੋਲਣ ਸੋਭਤ ਧੰਨ ਨਾਨਕ ਤੇਰੀ ਬੱਟੀ ਕਮਾਈ ਜਿੱਥੇ ਤਰਕਾਂ ਮਾਰਦੇ ਸੀ ਉੱਥੇ ਬੜੇ ਚੰਗੇ ਸੋਭ ਬਚਨ ਬੋਲਣ ਲੱਗ ਪਏ ਗੁਰੂ ਨਾਨਕ ਸਾਹਿਬ ਤੁਸੀਂ ਤੁਹਾਨੂੰ ਤੁਹਾਡੀ ਬਹੁਤ ਵੱਡੀ ਕਮਾਈ ਹੈ ਇਸ ਤਰ੍ਹਾਂ ਇਹ ਚਰਨੀ ਪੈ ਗਏ ਸਿੱਧੇ ਹੋ ਗਏ ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ ਇੱਧਰ ਜਿਵੇਂ ਭਾਈ ਮਰਦਾਨਾ ਜੀ ਦੇ ਸਪੁੱਤਰ ਸਜਾਦਾ ਨੂੰ ਲੈਣ ਵਾਸਤੇ ਸਤਿਗੁਰੂ ਜੀ ਖੁਰਮੇ ਸ਼ਹਿਰ ਤੋਂ ਚੱਲਦੇ ਹੋਏ ਆਪਣੇ ਜਨਮ ਨਗਰ ਰਾਏ ਭੋਏ ਦੀ ਤਲਵੰਡੀ ਤੋਂ ਬਾਹਰ ਬਾਹਰ ਪਹੁੰਚੇ ਇੱਥੇ ਜਿਵੇਂ ਭਾਈ ਬਾਲਾ ਜੀ ਨੂੰ ਕਹਿ ਕੇ ਸਜਾਦੇ ਨੂੰ ਬਾਹਰੀ ਨਗਰ ਤੋਂ ਸੱਦ ਲਿਆ ਅਤੇ ਨਾਲ ਲੈ ਕੇ ਖੁਰਮੇ ਸ਼ਹਿਰ ਗਏ ਉਹ ਜਿਵੇਂ ਗਏ ਉਹ ਪ੍ਰਸੰਗ ਆ ਰਿਹਾ ਹੈ ਸੁਣੀਏ ਜੀ ਅਸ ਕਹਿ ਕੀਨ ਪਿਆਨੋ ਤੂਰਨ ਇਸ ਤਰ੍ਹਾਂ ਦੇ ਬਚਨ ਕਹਿ ਕੇ ਆਪ ਜੀ ਨੇ ਉੱਥੋਂ ਚੱਲਣਾ ਕੀਤਾ ਅਚਲ ਮਟਾਲੇ ਤਾਂ ਪਹੁੰਚੇ ਤਲਵੰਡੀ ਗੁਰਪੂਰਨ ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੈ ਬਹੁਤ ਹੀ ਛੇਤੀ ਰਾਏ ਭੋਏ ਦੀ ਤਲਵੰਡੀ ਆ ਪਹੁੰਚੇ ਹਨ ਇੱਕ ਕੂਪ ਉੱਪਰ ਤਹ ਜਾਈ ਭਾਈ ਬਾਲਾ ਜੀ ਦੇ ਪਿਓ ਦਾ ਨਾਂ ਚੰਦਰ ਭਾਨ ਸੀ ਇਹਦਾ ਨਗਰ ਤੋਂ ਬਾਹਰ ਬਾਹਰ ਖੂਹ ਸੀ ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਉਦਾਸੀ ਪੂਰੀ ਕਰਕੇ ਮਾਤਾ ਪਿਤਾ ਨੂੰ ਦਰਸ਼ਨ ਕਰਨ ਲਈ ਆਉਂਦੇ ਸਨ ਇਹਦੇ ਖੂਹ ਦੇ ਉੱਤੇ ਆ ਕੇ ਆਪ ਜੀ ਉਤਰਦੇ ਹੁੰਦੇ ਸਨ ਇਸ ਕਰਕੇ ਇੱਥੇ ਆਇਆ ਵੀ ਇੱਕ ਖੂਹ ਸੀ ਬਾਹਰ ਬਾਹਰ ਉਸਦੇ ਉੱਪਰ ਉੱਥੇ ਜਾ ਕੇ ਬੈਠ ਗਏ ਪੁੰਨ ਗਿਰਾ ਅਲਾਈ ਖੂਹ ਦੇ ਉੱਪਰ ਬੈਠ ਗਏ ਹਨ ਭਾਈ ਬਾਲਾ ਜੀ ਨੂੰ ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕਿਹਾ ਹੈ ਬੰਦ ਕਰਕੇ ਹਿਤੂ ਮਾਤ ਪਿਤ ਰਾਏ ਪਛਾਨੋ ਇਸ ਤਰ੍ਹਾਂ ਵੀ ਜਿਹੜੇ ਮਾਤਾ ਪਿਤਾ ਸਾਡੇ ਬੜੇ ਪ੍ਰੇਮੀ ਪਿਆਰੇ ਹੈ ਇਸੇ ਤਰ੍ਹਾਂ ਜੋ ਰਾਏ ਬਲਾਲ ਸੀ ਉਹ ਬੜਾ ਸਾਡਾ ਪ੍ਰੇਮੀ ਪਿਆਰਾ ਸੀ ਭਾਈ ਬਾਲਾ ਤੂੰ ਜਾਣ ਪਛਾਣ ਲੈ ਪਾਪਰ ਲੋਕ ਸਭਨ ਕੋ ਜਾਣੋ ਜਾਣ ਲੈ ਭਾਈ ਬਾਲਾ ਤੈਨੂੰ ਪਤਾ ਹੀ ਹੈ ਵੀ ਸਾਡੇ ਜਿਹੜੇ ਪ੍ਰੇਮੀ ਪਿਆਰੇ ਮਾਂ ਪਿਓ ਸੀ ਅਤੇ ਰਾਏ ਬਲਾਲ ਸੀ ਉਹਨਾਂ ਦਾ ਤਾਂ ਸੱਚਖੰਡ ਗਮਨ ਹੋ ਗਿਆ ਉਹ ਤਾਂ ਚਾਲੇ ਮਾਰ ਗਏ ਹਨ ਚਾਚਾ ਲਾਲੂ ਜੀਵਤ ਅਬਹੀ ਸਾਡਾ ਜਿਹੜਾ ਚਾਚਾ ਜਿਹਦਾ ਨਾਮ ਲਾਲੂ ਜੀ ਹੈ ਉਹ ਇਸ ਸੰਸਾਰ ਦੇ ਵਿੱਚ ਜੀਂਦਾ ਹੈ ਸੋ ਹਮਕੋ ਦੇਖਹਿ ਗੋ ਜਬ ਹੀ ਭਾਈ ਬਾਲਾ ਜੀ ਹੁਣ ਅਸੀਂ ਘਰੇ ਚਲੇ ਜਾਵਾਂਗੇ ਜਿਸ ਵੇਲੇ ਉਹ ਚਾਚਾ ਲਾਲੂ ਸਾਨੂੰ ਆਇਆ ਦੇਖੇਗਾ ਬਹੁ ਹਿਤ ਕਰੈ ਨ ਜਾਵਨ ਦੇਹੀ ਸਾਡੇ ਨਾਲ ਉਹ ਚਾਚਾ ਬਹੁਤ ਮੋਹ ਪਿਆਰ ਜਾ ਕਰੇਗਾ ਸਾਨੂੰ ਉਹਨੇ ਫਿਰ ਖੁਰਮੇ ਸ਼ਹਿਰ ਵਾਪਸ ਨਹੀਂ ਜਾਣ ਦੇਣਾ ਹੈ ਘਰ ਲਗਾਏ ਕੈ ਰੁਦਨ ਕਰੇ ਹੀ ਬਹੁਤ ਮੋਹ ਪਿਆਰ ਜਾ ਜਿਵੇਂ ਬਜ਼ੁਰਗ ਕਰਦੇ ਹੁੰਦੇ ਆ ਕਰ ਕਰਾਏ ਕੇ ਸਾਨੂੰ ਗਲ ਜਾ ਲਾ ਲਏਗਾ ਤੇ ਰੋਣਾ ਸ਼ੁਰੂ ਕਰ ਦੇਵੇਗਾ ਉਹ ਤਿਮਰ ਭਏ ਜਾਵਹਪੁਰ ਮਾਹੀ ਇਸ ਕਰਕੇ ਭਾਈ ਬਾਲਾ ਆਪਾਂ ਮੋਹ ਵਿੱਚ ਫਸਣਾ ਨਹੀਂ ਹੈ ਤੂੰ ਉਹ ਕਰਨਾ ਜਦੋਂ ਹਨੇਰਾ ਜਾ ਹੋ ਜਾਏ ਨਾ ਉਸ ਵੇਲੇ ਮਰਦਾਨੇ ਦੇ ਘਰੇ ਚਲੇ ਜਾਣਾ ਟੂਸ਼ਨ ਧਾਰ ਆਨੀਏ ਤਾਹੀ ਚੁੱਪ ਚਾਪ ਕਰਕੇ ਤੇ ਉਹ ਮਰਦਾਨੇ ਦੇ ਸੁਪੁੱਤਰ ਸਜਾਦੇ ਨੂੰ ਇੱਥੇ ਬਾਰ ਬਾਰ ਖੂਹ ਤੇ ਲੈ ਆਉਣਾ ਹਮਨਹਿ ਨਗਰ ਮਝਾਰ ਪਧਾਰੈ ਭਾਈ ਬਾਲਾ ਜੀ ਅਸੀਂ ਤਾਂ ਆਪਣੇ ਨਗਰ ਵਿੱਚ ਬਿਲਕੁਲ ਨਹੀਂ ਜਾਵਾਂਗੇ ਲੇ ਵਹਿਰ ਤੇ ਤਹਾਂ ਸਿਧਾਰੈ ਬਾਰ ਬਾਰ ਹੀ ਮਰਦਾਨੇ ਨੇ ਪੁੱਤਰ ਨੂੰ ਲੈ ਕੇ ਇਸੇ ਤਰ੍ਹਾਂ ਚਲੇ ਜਾਵਾਂਗੇ ਖੁਰਨੇ ਸ਼ਹਿਰ ਵੱਲ ਨੂੰ ਆਏ ਸਪਾਏ ਤਬ ਹੈ ਮੈਂ ਗਇਓ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਮੈਂ ਗੁਰੂ ਨਾਨਕ ਦੀ ਆਗਿਆ ਪਾ ਕੇ ਜਦੋਂ ਹਨੇਰਾ ਜਾ ਹੋਇਆ ਤੇ ਮਰਦਾਨੇ ਦੇ ਘਰ ਵੱਲ ਨੂੰ ਚਲਾ ਗਿਆ। ਕੋਈ ਨਪੁਰ ਮਹਿ ਜਾਣਤ ਪਯੋ, ਸੰਘਣਾ ਹਨੇਰਾ ਸੀ, ਕਿਸੇ ਨੂੰ ਵੀ ਨਗਰ ਦੇ ਵਿੱਚ ਪਤਾ ਨਹੀਂ ਚੱਲਿਆ ਹੈ ਵੀ ਭਾਈ ਬਾਲਾ ਮਰਦਾਨੇ ਨੂੰ ਪੁੱਤਰ ਨੂੰ ਲੈਣ ਵਾਸਤੇ ਆਇਆ ਹੈ। ਦਰ ਠਾਂਡੇ ਹੋਏ ਸਹਿਜ ਬੁਲਾਇਓ, ਬਾਲਾ ਜੀ ਕਹਿੰਦੇ ਮੈਂ ਮਰਦਾਨੇ ਦੇ ਘਰ ਦੇ ਅੱਗੇ ਜਾ ਕੇ ਖੜਿਆ ਹੋ ਕੇ ਹੌਲੀ ਦੇ ਕੇ ਆਵਾਜ਼ ਮਾਰ ਕੇ ਉਹਨੂੰ ਸੱਦਿਆ ਹੈ। ਸੁਣ ਸਹਿਜਾਦਾ ਬਾਹਰ ਆਇਓ, ਮੇਰੀ ਆਵਾਜ਼ ਸੁਣ ਕੇ ਜਿਹੜਾ ਮਰਦਾਨੇ ਦਾ ਸਪੁੱਤਰ ਸਜਾਦਾ ਸੀ ਉਹ ਝਟਪਟ ਬਾਹਰ ਆ ਗਿਆ ਹੈ। ਮੋਕੋ ਦੇਖਤ ਹਰਖਿਓ ਤਬ ਹੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮੈਨੂੰ ਦੇਖ ਕੇ ਤਾਂ ਮਰਦਾਨੇ ਦਾ ਸਪੁੱਤਰ ਜਿਹੜਾ ਰਜਾਦਾ ਸਜਾਦਾ ਬਹੁਤ ਪ੍ਰਸੰਨ ਹੋ ਗਿਆ। ਲਖਿਓ ਕਿ ਮਮਪਿਤ ਆਵੇ ਹੈ ਅਬ ਹੀ, ਕਿ ਮਰਦਾਨੇ ਦੇ ਪੁੱਤਰ ਨੇ ਮਨ ਵਿੱਚ ਇਉਂ ਜਾਣ ਲਿਆ ਵੀ ਹੁਣ ਜੇ ਭਾਈ ਬਾਲਾ ਆ ਗਿਆ ਤੇ ਮੇਰਾ ਪੁੱਤਰ ਮੇਰਾ ਜਿਹੜਾ ਪਿਓ ਮਰਦਾਨਾ ਉਹ ਵੀ ਆਇਆ ਹੀ ਹੋਏਗਾ ਨਾ। ਹਿਤਕਾਰ ਉਰ ਮਹਿ ਪਾਗਲ ਪਟਾਵਾ, ਇਸ ਤਰ੍ਹਾਂ ਬਹੁਤ ਪ੍ਰੇਮ ਪਿਆਰ ਕਰਕੇ ਮੇਰੇ ਉਸ ਜਿਆਦਾ ਚਰਨੀ ਲੱਗਿਆ। ਦੇ ਅਸੀਸ ਮੈਂ ਬਚਨ ਅਲਾਵਾ, ਮਰਦਾਨੇ ਦੇ ਇਸ ਪੁੱਤਰ ਨੂੰ ਵੀ ਜਿਉਂਦਾ ਜਾਗਦਾ ਰਹੇ, ਤੇਰੀ ਚੜ੍ਹਦੀ ਕਲਾ ਹੋਵੇ, ਆਸ਼ੀਰਵਾਦ ਦੇ ਕੇ ਫਿਰ ਬਚਨ ਕਿਹਾ ਉਸਨੂੰ। ਸ੍ਰੀ ਗੁਰ ਵਹਿਰ ਹਕਾਰਤ ਤੋਂ ਮਰਦਾਨੇ ਦੇ ਸਪੁੱਤਰ ਸਜਾਦਾ, ਗੁਰੂ ਨਾਨਕ ਸਾਹਿਬ ਸਾਡੇ ਪਿਤਾ ਦੇ ਖੂਹ ਤੇ ਬਾਹਰ ਬਾਹਰ ਆਏ ਬੈਠੇ ਹੈ, ਉਹ ਵੀ ਉੱਥੇ ਤੈਨੂੰ ਸਦ ਬੁਲਾ ਰਹੇ ਨੇ। ਲੈਨੇ ਹੇਤ ਪਠਾਇਓ ਮੋਹੀ, ਮੈਨੂੰ ਵੀ ਇਸ ਤਰ੍ਹਾਂ ਸਤਿਗੁਰਾਂ ਨੇ ਤੈਨੂੰ ਲੈਣ ਵਾਸਤੇ ਤੇਰੇ ਘਰੇ ਭੇਜਿਆ। ਦੋਹਰਾ ਮਮ ਪਿਤ ਕੋ ਛੋਰਿਓ ਕਹਾ, ਸਵੇਰੇ ਮਰਦਾਨਾ ਬੋਲਿਆ ਹੈ ਭਾਈ ਬਾਲਾ ਮੇਰਾ ਜਿਹੜਾ ਪਿਤਾ ਮਰਦਾਨਾ ਉਹਨੂੰ ਤੂੰ ਕਿੱਥੇ ਛੱਡ ਆਇਆ, ਕਿਉਂ ਨਹਿ ਆਇਓ ਧਾਮ, ਤੂੰ ਕਹਿੰਦੇ ਆ ਗਿਆ ਤੇ ਤੇਰੇ ਨਾਲ ਮੇਰਾ ਪਿਤਾ ਮਰਦਾਨਾ ਆਪਣੇ ਘਰ ਕਿਉਂ ਨਹੀਂ ਆਇਆ ਹੈ, ਪ੍ਰਭ ਕਿਉਂ ਬੈਠੇ ਵਹਿਰ ਤਹਿ। ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਦਾ ਵੀ ਇੱਥੇ ਆਪਣਾ ਘਰ ਹੈਗਾ, ਮਹਾਰਾਜ ਕਿਉਂ ਬਾਹਰ ਬਾਹਰ ਖੂਹ ਤੇ ਬੈਠੇ ਹੋ, ਕਿਉਂ ਨਹੀਂ ਆਏ। ਤਜ ਤਲਵੰਡੀ ਗ੍ਰਾਮ, ਆਪਣਾ ਤਲਵੰਡੀ ਦੇ ਵਿੱਚ ਜਿਹੜਾ ਉਹਨੂੰ ਕਿਉਂ ਛੱਡ ਦਿੱਤਾ, ਆਪਣੇ ਘਰ ਕਿਉਂ ਨਹੀਂ ਆਏ ਹਨ। ਚੌਪਈ ਗੁਰ ਢਿੱਗ ਚੱਲ ਹੋ ਅਵਾਰ ਨ ਲਾਵੋ, ਭਾਈ ਬਾਲਾ ਕਹਿਣ ਲੱਗਾ ਵੀ ਤੂੰ ਮਹਾਰਾਜ ਦੇ ਕੋਲ ਚੱਲ ਤੇ ਦੇਰੀ ਨਾ ਲਾ, ਸਭ ਹੀ ਉੱਤਰ ਤਿੰਨ ਤੇ ਪਾਵੋ, ਮਰਦਾਨਾ ਕਿਉਂ ਨਹੀਂ ਆਇਆ, ਮਹਾਰਾਜ ਆਪਣੇ ਘਰ ਕਿਉਂ ਨਹੀਂ ਗਏ, ਇਹ ਸਾਰਾ ਜਵਾਬ ਤੂੰ ਉਹਨਾਂ ਕੋਲ ਹੀ ਪਾ ਲਈ, ਉਹਨਾਂ ਨੇ ਪੁੱਛ ਲਈ। ਸਹਿਜਾਦੇ ਕੇ ਭਾਗ ਵਡੇਰੇ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਭਾਈ ਮਰਦਾਨੇ ਦੇ ਸਪੁੱਤਰ ਸਜਾਦੇ ਦੇ ਕੋਈ ਚੰਗੇ ਭਾਗ ਸਨ, ਚੱਲਿਓ ਸੰਗ ਨਹਿਲਾਈ ਦੇਰੇ, ਇਹਨੇ ਦੇਰੀ ਨਹੀਂ ਲਾਈ ਹੈ, ਝੱਟ ਬਾਟੀ ਸਤਨ ਬਚਨ ਕਹਿ ਕੇ ਮੇਰੇ ਨਾਲ ਚੱਲ ਪਿਆ। ਜਾਏ ਜਬ ਹੈ ਦਰਸ਼ਨ ਕੋ ਕੀਨੋ, ਗੁਰੂ ਨਾਨਕ ਸਾਹਿਬ ਦੀ ਜਾ ਕੇ ਉਸ ਸਜਾਦੇ ਨੇ ਦਰਸ਼ਨ ਕੀਤੇ, ਚਰਨਾ ਬੁਝ ਮਹਿ ਸਿਰ ਧਰ ਦੀਨੋ, ਜਾਂਦਿਆਂ ਸਾਰ ਗੁਰੂ ਨਾਨਕ ਸਾਹਿਬ ਦੇ ਚਰਨਾ ਕਮਲਾਂ ਉੱਪਰ ਇਸਨੇ ਸੀਸ ਰੱਖ ਦਿੱਤਾ। ਸ੍ਰੀ ਗੁਰ ਤੇ ਸੋਂ ਗਿਰਾ ਅਲਾਈ, ਉਸ ਵੇਲੇ ਮਰਦਾਨੇ ਦੇ ਪੁੱਤਰ ਨੂੰ ਆਇਆ ਦੇਖ ਕੇ ਗੁਰੂ ਮਹਾਰਾਜ ਨੇ ਉਸ ਸਾਥ ਬਚਨ ਕਿਹਾ, ਤੋਹੇ ਤਾਤ ਕੀ ਬੈਸ ਬਿਹਾਈ, ਇਹ ਸਜਾਦੇ ਤੇਰਾ ਜਿਹੜਾ ਪਿਤਾ ਮਰਦਾਨਾ ਸੀ ਉਹਦੀ ਉਮਰ ਪੂਰੀ ਹੋ ਗਈ ਸੀ, ਭਇਓ ਕਾਲ ਬਸ ਤੇਹ ਕੋ ਜਾਨ, ਇਸ ਕਰਕੇ ਵੀ ਪੁੱਤਰ ਮਰਦਾਨੇ ਦੇ ਸਪੁੱਤਰ ਜਾਣ ਲਾ ਵੀ ਜਿਹੜਾ ਤੇਰਾ ਪਿਤਾ ਹੈ ਉਹ ਤਾਂ ਸਰੀਰ ਤੇ ਆ ਗਿਆ, ਉਹ ਤਾਂ ਕਾਲ ਚਲਾਣੇ ਕਰ ਗਿਆ ਹੈ। ਜਹ ਖੁਰਮਾਪੁਰ ਅਹਿ ਮਹਾਨ, ਜਿੱਥੇ ਵੀ ਉਹ ਖੁਰਮਾ ਸ਼ਹਿਰ ਬੜਾ ਤਗੜਾ ਹੈ ਉੱਥੇ ਉਹਨੇ ਸਰੀਰ ਤੇ ਆ ਗਿਆ ਹੈ। ਤਹਲੇ ਚੱਲਨੋ ਅਬ ਤੁਝ ਤਾਈ, ਇਹ ਵੀ ਸਜਾਦੇ ਤੈਨੂੰ ਹੁਣ ਉਹ ਖੁਰਮੇ ਸ਼ਹਿਰ ਵੀ ਲੈ ਕੇ ਜਾਣਾ ਹੈ। ਸੰਗ ਲੈਨ ਕੋ ਲੀਨ ਬੁਲਾਈ, ਇਸ ਕਰਕੇ ਤੈਨੂੰ ਨਾਲ ਲੈ ਕੇ ਜਾਣਾ, ਇਸ ਕਰਕੇ ਭਾਈ ਬਾਲਾ ਜੀ ਨੂੰ ਭੇਜ ਕੇ ਤੈਨੂੰ ਬੁਲਾਇਆ ਆਸਾਨ ਹੈ। ਦੋਹਰਾ ਦੇਨੋ ਹਮਕੋ ਉਚਿਤ ਹੈ। ਕਿਉਂਕਿ ਵੀ ਮਰਦਾਨੇ ਦੇ ਸੁਪੁੱਤਰ ਸਜਾਦਾ ਸਾਨੂੰ ਇਹ ਦੇਣਾ ਯੋਗ ਬਣਦਾ ਹੈ। ਤੋ ਕੋ ਅਬ ਸਿਰ ਪਾਓ। ਜਿਵੇਂ ਮਰਦਾਨੇ ਨੂੰ ਅਸੀਂ ਸਰੋਪਾ ਬਖਸ਼ਿਆ ਸੀ ਨਾ, ਇਸ ਤਰ੍ਹਾਂ ਤੈਨੂੰ ਵੀ ਸਾਡੇ ਵੱਲੋਂ ਸਰੋਪਾ ਦੇਣਾ ਬਣਦਾ ਹੀ ਹੈ। ਲੇਨੋ ਤੈ ਕਿਸ ਰੀਤ ਕੋ। ਬਾਕੀ ਵੀ ਤੇਰੇ ਪਿਓ ਨੇ ਤਾਂ ਸਿਰੋਪੋ ਮੰਗ ਕੇ ਲਿਆ ਸੀ, ਅਸੀਂ ਦੇ ਦਿੱਤਾ ਸੀ, ਤੂੰ ਦੱਸ ਕਿਹੋ ਜਿਹਾ ਸਿਰੋਪੋ ਲੈਣਾ ਹੈ। ਤੈਸੋ ਬਚਨ ਬਤਾਓ। ਉਹੇ ਜਿਹਾ ਬਚਨ ਵੀ ਸਾਨੂੰ ਦੱਸ ਵੀ ਤੂੰ ਕਿਹੋ ਜਿਹਾ ਸਿਰੋਪੋ ਲੈਣਾ ਹੈ। ਮਰਦਾਨੇ ਨੇ ਤਾਂ ਕੀਰਤਨ ਦਾ ਸਿਰੋਪੋ ਲਿਆ ਸੀ, ਦੂਜਾ ਕਿਹਾ ਸੀ ਸਾਰੀ ਜ਼ਿੰਦਗੀ ਮਾਰਾ ਮੈਂ ਪਰਮੇਸ਼ਰ ਦੀ ਸਿਫਤ ਕਰੀ ਜਾਂ ਜਸ ਕਰੀ ਚੱਲਾਂ। ਇਹ ਦੋ ਸਰੋਪੋ ਨੇ ਲਏ ਸੀ, ਇੱਕ ਕੀਰਤਨ ਕਰਨ ਦਾ, ਇੱਕ ਪਰਮੇਸ਼ਰ ਦਾ ਜਸ ਕਰਨ ਦਾ। ਤੂੰ ਬਈ ਹੁਣ ਕਿਹੜਾ ਸਿਰੋਪੋ ਲੈਣਾ ਹੈ? ਚੌਪਈ ਸੁਣ ਸਹਿਜਾਦੇ ਰਿਦੇ ਵਿਚਾਰੀ। ਉਸ ਵੇਲੇ ਸਹਿਜਾਦੇ ਨੇ ਸੁਣ ਕੇ ਰਿਦੇ ਵਿੱਚ ਸੋਚਿਆ ਵਿਚਾਰਿਆ, ਸ੍ਰੀ ਪ੍ਰਭ ਸੋਂ ਪੁੰਨ ਗਿਰਾ ਉਚਾਰੀ। ਉਹ ਸਿਆਣਾ ਸੀ, ਸੋਚ ਕੇ ਸਤਿਗੁਰੂ ਦੇ ਸਾਥ ਫਿਰ ਬਚਨ ਕਿਹਾ, ਪਿਤ ਮੇਰੇ ਕੋ ਦੀਨੋ ਜੈਸੇ। ਮਹਾਰਾਜ ਜਿਵੇਂ ਮੇਰੇ ਪੋ ਨੂੰ ਤੁਸੀਂ ਕੀਰਤਨ ਦਾ ਸਿਰੋਪੋ, ਪਰਮੇਸ਼ਰ ਦੇ ਜਸ ਕਰਨ ਦਾ ਸਿਰੋਪੋ ਦਿੱਤਾ ਸੀ, ਜਾਂ ਹੋਰ ਕੋਈ ਸਰੋਪੋ ਦਿੱਤਾ ਸੀ, ਕਿਰਪਾ ਧਾਰ ਦੀਜੈ ਮੁਝ ਤੈਸੇ। ਮਹਾਰਾਜ ਮੈਨੂੰ ਵੀ ਕਿਰਪਾ ਕਰਕੇ ਪਿਓ ਬਣ ਗਈ, ਉਹੀ ਸਰੋ ਜੋ ਉਹਨੂੰ ਦਿੱਤੇ ਸੀ ਮੈਨੂੰ ਬਖਸ਼ ਦਿਓ। ਤੇਰੇ ਪਿਤਾ ਜਾਚ ਕੈ ਲੀਨੋ। ਮਹਾਰਾਜ ਕਹਿੰਦੇ ਵੀ ਤੇਰੇ ਪਿਓ ਨੇ ਤਾਂ ਇੱਕ ਤਾਂ ਪਰਮੇਸ਼ਰ ਦਾ ਜਸ ਕਰਨ ਰੂਪੀ ਸਿਰੋਪੋ ਮੰਗਿਆ ਸੀ, ਦੂਜਾ ਕੀਰਤਨ ਕਰਨ ਰੂਪ ਸਿਰੋ, ਤੀਜਾ ਇੱਕ ਹੋਰ ਸਿਰੋਪੋ ਮੰਗਿਆ ਸੀ ਮੰਗ ਕੇ। ਅਗਨ ਦਾਹ ਤਿਹਕੋ ਹਮ ਦੀਨੋ। ਮੈਂ ਕਿਹਾ ਸੀ ਵੀ ਮਹਾਰਾ ਮੈਨੂੰ ਸੁਪਨਾ ਆਇਆ ਹੈ, ਜਿਨ੍ਹਾਂ ਨੂੰ ਕਬਰ ਜੀ ਪੱਟ ਕੇ ਦੱਬ ਦਿੱਤਾ ਜਾਂਦਾ ਪਰ ਲੋਕ ਵਿੱਚ ਫਿਰ ਉਹਨਾਂ ਨੂੰ ਉੱਥੇ ਸਾੜਿਆ ਮਚਾਇਆ ਜਾਂਦਾ, ਇਸ ਕਰਕੇ ਵੀ ਤੇਰੇ ਪਿਓ ਨੇ ਕਿਹਾ ਸੀ ਵੀ ਮੈਨੂੰ ਤਾਂ ਮਹਾਰਾ ਇੱਥੇ ਚਿਖਾ 'ਤੇ ਪਾ ਕੇ ਸਰੀਰ ਦਗਦ ਕਰ ਦਿਓ, ਸੰਸਕਾਰ ਕਰ ਦਿਓ ਤਾਂ ਕਿ ਅੱਗੇ ਨਾ ਸਾੜਨਾ ਮਚਣਾ ਪਏ। ਉਹਨੇ ਤਾਂ ਵੀ ਆਪਣੇ ਸਰੀਰ ਦਾ ਸੰਸਕਾਰ ਕਰਾਉਣ ਰੂਪ ਸਿਰੋਪੋ ਲਿਆ ਸੀ। ਤੀਸਰਾ ਤੂੰ ਅਬ ਚੱਲ ਰਹੀਏ ਤੇਹ ਥਾਨਾ। ਵੀ ਸਾਡਾ ਬਚਨ ਮਾਨ ਜਿੱਥੇ ਮਰਦਾਨੇ ਨੇ ਸਰੀਰ ਛੱਡੇ ਹੈ ਤੂੰ ਉੱਥੇ ਚੱਲ ਕੇ ਉਹਦੇ ਸਥਾਨ ਤੇ ਰਹਿ ਪਾ। ਮਰਦਾਨੇ ਕੇ ਹੋਏ ਸਮਾਨਾ। ਇਹ ਵੀ ਤੈਨੂੰ ਅਸੀਂ ਬਚਨ ਕਰਦੇ ਹੈ ਤੂੰ ਵੀ ਮਰਦਾਨੇ ਦੇ ਤੁਲੀ ਹੋ ਜਾਏਗਾ ਮਹਾਨ। ਹੋਵਹ ਤਹਾ ਮਹਾਨ ਪ੍ਰਕਾਸ਼। ਸਜਾਦੇ ਮਰਦਾਨੇ ਵਾਂਗ ਤੇਰਾ ਵੀ ਉੱਥੇ ਇੱਧਰ ਉੱਧਰ ਬੜਾ ਪ੍ਰਕਾਸ਼, ਬੜੀ ਮਹਿਮਾ ਫੈਲੇਗੀ। ਬਸ ਹੋ ਸਦਾ ਘਰ ਆਪਣਾ ਆਵਾਸਾ। ਪਰਮੇਸ਼ਰ ਵਿੱਚ ਹੀ ਆਪਣਾ ਘਰ ਬਣਾ ਕੇ ਪੱਕੇ ਤੌਰ ਤੇ ਵੀ ਤੂੰ ਰਹਿ ਪਾ। ਕੁਨ ਜੋ ਮਨ ਹੋਇ ਕਰੀਆ ਹੋ ਤੈਸੇ। ਵੀ ਅਸੀਂ ਆਪਣੇ ਵੱਲੋਂ ਰਹਿ ਦੇ ਰਹੇ ਹਾਂ, ਬਾਕੀ ਵੀ ਮਰਦਾਨੇ ਦੇ ਸਪੁੱਤਰ ਜਿਵੇਂ ਤੇਰੇ ਮਨ ਵਿੱਚ ਆਉਂਦਾ ਉਵੇਂ ਕਰ ਕਰਾ ਲੈ। ਹਮਰੇ ਹਿਰਦੇ ਵਿਖੇ ਹੈ ਤੈਸੇ। ਸਾਡੇ ਹਿਰਦੇ ਜਿਸ ਤਰ੍ਹਾਂ ਦੀ ਗੱਲ ਹੈ ਸੀ ਉਸ ਤਰ੍ਹਾਂ ਕਹਿ ਦਿੱਤੀ ਵੀ ਤੂੰ ਉੱਥੇ ਚੱਲ ਤੇ ਉੱਥੇ ਹੀ ਆਪਣੇ ਪੱਕੇ ਮਕਾਨ ਬਣਾ ਕੇ ਰਹਿਣ ਲੱਗ ਪਾ। ਹੱਥ ਜੋਰ ਤਿੰਨ ਬਿਨੈ ਉਚਾਰੀ। ਭਾਈ ਬਾਲਾ ਜੀ ਕਹਿੰਦੇ ਸਜਾਦੇ ਨੇ ਸੁਣ ਕੇ ਹੱਥ ਜੋੜ ਕੇ ਸਤਿਗੁਰਾਂ ਨੂੰ ਬਚਨ ਬਾਣੀ ਕਿਹਾ, ਮੈਂ ਰਾਵਰ ਕੇ ਨਿਤ ਅਨਸਾਰੀ। ਨਾਨਕ ਸਾਹਿਬ ਜਿਸ ਤਰ੍ਹਾਂ ਮੇਰਾ ਪਿਤਾ ਤੁਹਾਡੀ ਆਗਿਆ ਵਿੱਚ ਰਿਹਾ ਇਸ ਤਰ੍ਹਾਂ ਮਾਰਾ ਮੈਂ ਤੁਹਾਡੀ ਆਗਿਆ ਵਿੱਚ ਸਦਾ ਰਹਾਂਗਾ। ਜੈਸੋ ਪਿਤਾ ਤੁਮਾਰੋ ਦਾਸੂ। ਮਹਾਰਾਜ ਜਿਸ ਤਰ੍ਹਾਂ ਮੇਰਾ ਪਿਓ ਤੁਹਾਡਾ ਸੇਵਕ ਹੈ ਸੀ, ਤੈਸੇ ਮੁਝ ਜਾਨਾ ਸੁਖ ਰਾਸੂ। ਯੋਰਾ ਪੁੱਤਰੀਆਂ ਮਹਾਰਾਜ ਸੁਖਾਂ ਦੇ ਖਜ਼ਾਨੇ ਮੈਨੂੰ ਵੀ ਉਹਦੇ ਵਾਂਗੂ ਆਪਣਾ ਸੇਵਕ ਜਾਣੋ। ਤਾਪ ਪ੍ਰਭ ਚੱਲੇ ਸੰਗ ਲੇ ਤਾਹੀ। ਭਾਈ ਬਾਲਾ ਜੀ ਕਹਿੰਦੇ ਜਿਉਂ ਜਿਸ ਵੇਲੇ ਆਉਂ ਸਜਾਦੇ ਨੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਚੱਲ ਪਏ। ਫਿਰ ਪਹੁੰਚੇ ਨਗਰ ਤੁਲੰਬੇ ਮਾਹੀ। ਚੱਲਦਿਆਂ ਚੱਲ ਚੱਲਦਿਆਂ ਜਿੱਥੇ ਮੁਲਤਾਨ ਜ਼ਿਲ੍ਹੇ ਵਿੱਚ ਤਲੰਬਾ ਸ਼ਹਿਰ ਇੱਥੇ ਜਾ ਪਹੁੰਚੇ। ਰਹਿ ਤਹਾ ਇੱਕ ਸੱਜਣ ਬੰਚਕ। ਤਲੰਬੇ ਸ਼ਹਿਰ ਦੇ ਵਿੱਚ ਬੜਾ ਤਗੜਾ ਕਹਿੰਦੇ ਠੱਗ ਰਹਿੰਦਾ ਸੀ, ਜਿਹਦਾ ਨਾਮ ਸੀ ਸੱਜਣ। ਵੇਖ ਵੈਸਨੂੰ ਦਇਆ ਨ ਰੰਜਨ। ਉੱਪਰ ਜਿਹੜਾ ਲਿਬਾਸ ਆ ਉਹ ਤਾਂ ਬੜਾ ਭਗਤਾਂ ਵਾਲਾ ਹੈ, ਹਿਰਦੇ ਵਿੱਚ ਭੋਰਾ ਮਾਤਰ ਦਇਆ ਹੀ ਨਹੀਂ ਸੀ ਇਸਦੇ। ਬਹੁ ਮੋਲੇ ਤਨ ਚੀਰ ਹੰਡਾਈ। ਬੜੇ ਚੰਗੇ ਮੁੱਲ ਦੇ ਕੱਪੜੇ ਲੈ ਕੇ ਬਣਾ ਕੇ ਸਰੀਰ ਤੇ ਹੰਡਾਉਂਦਾ ਸੀ, ਕੀਮਤੀ ਪਕੜੇ ਕੱਪੜੇ ਪਾ ਕੇ ਰੱਖਦਾ ਸੀ। ਪੁਰ ਢਿੱਗ ਬੈਠ ਗਏ ਜਗ ਸਾਈ। ਜਦੋਂ ਤਲੰਬਾ ਸ਼ਹਿਰ ਆਇਆ, ਜਗਤ ਦੇ ਮਾਲਕ ਸ਼ਹਿਰ ਦੇ ਨੇੜੇ ਜੇ ਹੋ ਕੇ ਬੈਠ ਗਏ ਹਨ। ਸ਼ਹਿਜਾਦਾ ਲੈ ਆਇਸ ਪੁਰ ਮੈਂ। ਜਿਹੜਾ ਮਰਦਾਨੇ ਦਾ ਪੁੱਤਰ ਹੈ, ਗੁਰੂ ਮਹਾਰਾਜ ਦੀ ਆਗਿਆ ਲੈ ਕੇ ਤਲੰਬੇ ਸ਼ਹਿਰ ਵੱਲ। ਗਮਨਿਓ ਲਾਗੀ ਸ਼ੁਦਾ ਉਦਰ ਮੈਂ। ਇਹਦੇ ਪੇਟ ਵਿੱਚ ਬੜੀ ਤਕੜੀ ਭੁੱਖ ਲੱਗੀ ਸੀ, ਇਸ ਕਰਕੇ ਚਲਿਆ ਗਿਆ ਸ਼ਕਣ ਛਕਾਉਣ ਲਈ। ਜਾਏ ਤਹਾਂ ਧਰਮਸ਼ਾਲਾ ਦੇਖੀ। ਇਸ ਤਰ੍ਹਾਂ ਇਹ ਸਜਾਦੇ ਨੇ ਤਲੰਬੇ ਸ਼ਹਿਰ ਵਿੱਚ ਜਾ ਕੇ ਦੇਖਿਆ ਹੈ, ਇੱਕ ਧਰਮ ਦੀ ਜਗ੍ਹਾ ਹੈ, ਬੜਾ ਠਾਕਰ ਦੁਆਰਾ, ਵਿੱਚੇ ਮਸੀਤ ਇੱਕ ਪਾਸੇ ਬਣੀ ਹੋਈ ਹੈ। ਸੱਜਣ ਜਿਸ ਮਹਿ ਅਗੀ ਵਿਸੇਖੀ। ਠਾਕਰ ਦੁਆਰੇ ਦੇ ਵਿੱਚ ਬੜਾ ਕਹਿੰਦੇ ਜਿਹੜਾ ਸੱਜਣ ਨਾਮ ਦਾ ਤਕੜਾ ਪਾਪੀ ਰਹਿ ਰਿਹਾ ਹੈ। ਨੀਕੀ ਵਿਦ ਸੌ ਕੀਨ ਦੁਆਏ। ਆਏ ਮਰਦਾਨੇ ਨੇ ਜਾ ਕੇ ਚੰਗੇ ਢੰਗ ਨਾਲ ਦੁਆ ਜੀ ਕੀਤੀ ਹੈ, ਸਾਰ ਮੈਨੂੰ ਦਿੱਤੀ ਹੈ ਵੀ ਜਜਮਾਨਾ ਤੇਰੀ ਚੜ੍ਹਦੀ ਕਲਾ ਹੋਵੇ। ਸ਼ਹਿਜਾਦਾ ਬੈਠਿਓ ਢਿੱਗ ਜਾਏ। ਇਸ ਤਰ੍ਹਾਂ ਆਸ਼ੀਰਵਾਦ ਜੀ ਦੇ ਕੇ ਸੱਜਣ ਠਾਕੁਰ ਸਜਾਦਾ ਜਾ ਬੈਠਾ। ਸਾਦਰ ਸੋ ਸੱਜਣ ਬਚ ਕਹੇ। ਜਿਹੜਾ ਸੱਜਣ ਠੱਗ ਹੈ ਬੜੇ ਸਤਿਕਾਰ ਨਾਲ ਬਚਨ ਕਹਿਣ ਲੱਗਿਆ ਇਸ ਨੂੰ। ਆਵੋ ਭਾਈ ਕਿਹ ਤੈ ਰਹੇ। ਭਾਈ ਭਰਾਵਾ ਤੂੰ ਕਿੱਥੇ ਰਹਿਣਾ ਹੈ। ਕੋ ਹੈ ਤੇਰੋ ਵਰਨ ਬਤਾਵੋ। ਦੱਸ ਤੇਰੀ ਜਾਤ ਕੀ ਹੋ ਵੀ ਮੈਨੂੰ ਦੱਸ ਦੇ। ਕਿਤ ਤੇ ਆਇਓ ਕਿਤ ਕੋ ਜਾਵੋ। ਤੂੰ ਆਇਆ ਤੇ ਕਿਸ ਤਰਫ ਨੂੰ ਤੂੰ ਜਾ ਰਿਹਾ ਹੈ। ਜਾਤ ਮਿਰਾਸੀ ਜਾਨਾ ਮੇਰੀ। ਸਜਾਦਾ ਬੋਲਿਆ ਵੀ ਸਜਣਾ ਮੇਰੀ ਜਿਹੜੀ ਜਾਤ ਉਹ ਤਾਂ ਮਿਰਾਸੀਆਂ ਦੀ। ਸਦਨ ਹਮਾਰੇ ਦੂਰ ਕਨੇਰੀ। ਜਿਹੜੇ ਮੁਕਾਰਾ ਇੱਥੋਂ ਬਹੁਤ ਦੂਰ ਹੈ, ਪੰਜਾਬ ਵਿੱਚ ਹੈ। ਜਾਓ ਅਗਾਰੀ ਕਾਰਜ ਕੋਈ। ਇਸ ਤਰ੍ਹਾਂ ਕੋਈ ਖਾਸ ਕੰਮ ਹੈ ਜਿਸ ਕਰਕੇ ਅੱਗੇ ਨੂੰ ਮੈਂ ਜਾ ਰਿਹਾ ਖੁਰਮੇ ਸ਼ਹਿਰ ਵੱਲ। ਤੁਮ ਢਿੱਗ ਆਇਓ ਸ਼ੁਦਾ ਜੇ ਹੋਈ। ਮੇਰੇ ਪੇਟ ਵਿੱਚ ਬੜੀ ਭੁੱਖ ਹੈ, ਇਸ ਕਰਕੇ ਵੀ ਤੇਰੇ ਕੋਲ ਮੈਂ ਵੀ ਆਇਆ ਕੁਝ ਖਾਣ ਪੀਣ ਲਈ। ਸੱਜਣ ਕਹੇ ਆਹਾਰ ਕਨੇਰਾ। ਸੱਜਣ ਸਵੇਰੇ ਕਹਿਣ ਲੱਗਿਆ ਵੀ ਮਰਾਸੀਆ ਭੋਜਨ ਤਾਂ ਬਹੁਤ ਇੱਥੇ ਮਹਾਨ ਹੈ। ਕੋ ਜਜਮਾਨ ਵਡਾਹੂ ਤੇਰਾ। ਇਹ ਦੱਸ ਜਿਹਦਾ ਤੂੰ ਮਰਾਸੀ ਹੈ, ਤੇਰਾ ਜਜਮਾਨ ਬੜਾ ਵੀ ਕਿੱਡਾ ਕੁ ਵੱਡਾ ਹੈ। ਜਾਂ ਕੋ ਆਹੈ ਮਰਾਸੀ ਐਸੋ। ਜਜਮਾਨ ਦਾ ਵੀ ਇਹੋ ਜਿਹਾ ਤੂੰ ਮਰਾਸੀ ਹੈ, ਬਹੁਤ ਵਧੀਆ ਕੀਮਤੀ ਕੱਪੜੇ ਪਾਏ ਹੈ, ਤਕੜਾ ਲੱਗਦਾ ਹੈ ਤੂੰ ਕਿਸੇ ਜਜਮਾਨ ਦਾ। ਮੁਝ ਤੇ ਵੱਡਾ ਕਿ ਲੱਗ ਕਹ ਵੀ ਦੱਸ ਸਜਾਦੇ ਮਰਾਸੀ ਵੀ ਤੇਰਾ ਜਿਹੜਾ ਜਜਮਾਨ ਹੈ ਮੇਰੇ ਨਾਲ ਵੱਡਾ ਕਿ ਛੋਟਾ ਘੱਟ ਹੈ। ਸਹਿਜਾਦੇ ਸੁਣ ਬਚਨ ਬਖਾਨਾ। ਸਹਿਜਾਦੇ ਨੇ ਸੁਣ ਕੇ ਸੱਜਣ ਨੂੰ ਬਚਨ ਕਿਹਾ। ਹਮ ਤੁਮ ਤੇ ਮਮ ਪ੍ਰਭੂ ਮਹਾਨਾ। ਮੇਰੇ ਨਾਲੋਂ ਵੀ ਤੇ ਤੇਰੇ ਨਾਲੋਂ ਵੀ ਸੱਜਣਾ ਮੇਰਾ ਜਿਹੜਾ ਮਾਲਕ ਮਹਾਨ ਵੱਡਾ ਹੈ। ਜੋ ਜਾਚਹਿ ਪੂਰਹਿ ਤੇਹ ਕਾਲਾ। ਮੇਰਾ ਜਿਹੜਾ ਮਾਲਕ ਇਹੋ ਜਿਹਾ ਵੱਡਾ, ਜਿਹੋ ਜਿਹਾ ਮੰਗੀ ਬੜੀ ਛੇਤੀ ਦੇ ਕੇ ਉਹ ਪੂਰਾ ਕਰਨ ਦਾ ਦੇ ਦਿੰਦਾ ਹੈ। ਛਤਰੀ ਕੁਲ ਸ੍ਰੀ ਨਾਨਕ ਨਾਮਾ। ਮੇਰੇ ਜਜਮਾਨ ਦਾ ਨਾਮ ਹੈ ਗੁਰੂ ਨਾਨਕ ਸਾਹਿਬ ਤੇ ਛਤਰੀਆਂ ਦੀ ਕੁਲ ਬੇਦੀਆਂ ਦੀ ਵੰਸ ਵਿੱਚੋਂ ਹੈ ਉਹ। ਸੱਜਣ ਆਪਣੇ ਨਰਸੋਂ ਕਹੀ। ਉਸ ਵੇਲੇ ਸਜਾਦੇ ਤੋਂ ਸੁਣ ਕੇ ਜਿਹੜਾ ਸੱਜਣ ਠੱਗ ਆਪਣੇ ਲੋਕਾਂ ਨੂੰ ਆਪਣੇ ਸੇਵਕਾਂ ਨੂੰ ਕਹਿੰਦਾ ਵੱਡ ਪ੍ਰਭ ਕੋ ਸੋ ਮਿਰਾਸੀ ਇਹ। ਜਿਹੜਾ ਮਿਰਾਸੀ ਸਜਾਦਾ ਇਹ ਵੱਡੇ ਜਜਮਾਨ ਦਾ ਮਾਲਕ ਸੇਵਕ ਹੈ। ਸੇਵਾ ਕੀ ਜੈ ਅਧਿਕ ਬਣਾਈ, ਯਾਨੀ ਉਹ ਢੰਗ ਨਾਲ ਹੀ ਕਹਿੰਦਾ ਵੀ ਇਹਦੀ ਬਣਾ ਸਵਾਰ ਕੇ ਟਹਿਲ ਸੇਵਾ ਕਰਨੀ ਵੀ ਚੰਗੀ ਤਰ੍ਹਾਂ ਇਹਨੂੰ ਝਾਟਾ ਛਕਾਉਣਾ। ਜਿਸ ਪ੍ਰਕਾਰ ਇਹ ਉਰ ਹਰ ਖਾਈ, ਇਸ ਤਰ੍ਹਾਂ ਕਹਿੰਦਾ ਜਿਸ ਤਰ੍ਹਾਂ ਇਹ ਸੇਵਾ ਦੇਖ ਕੇ ਇਹਦੇ ਵਿੱਚ ਬਹੁਤ ਖੁਸ਼ ਹੋ ਜਾਵੇ। ਤੇ ਛਿਨ ਇੱਕ ਨਰ ਆਇਓ ਬੁਲਾਵਨ, ਇਸ ਤਰ੍ਹਾਂ ਜਦੋਂ ਸੇਵਕ ਨੂੰ ਕਿਹਾ ਵੀ ਚੰਗੀ ਤਰ੍ਹਾਂ ਟਹਿਲ ਸੇਵਾ ਕਰਨੀ, ਇਹ ਬੜੇ ਤਕੜੇ ਜਜਮਾਨ ਦਾ ਮਰਾਸੀ ਹੈ, ਇਹਨੇ ਨੂੰ ਇੱਕ ਪੁਰਸ਼ ਫਿਰ ਅੰਦਰੋਂ ਆਇਆ ਇਹਨੂੰ ਸੱਦਣ ਵਾਸਤੇ ਬੁਲਾਉਣ ਵਾਸਤੇ, ਚੱਲ ਹੋ ਮਰਾਸੀ ਭੋਜਨ ਖਾਵਨ, ਵੱਡੇ ਜਜਾਨ ਦੇ ਮਰਾਸੀ ਆ, ਚੱਲ ਵੀ ਘਰੇ ਅੰਦਰ ਜਾ ਕੇ ਭੋਜਨ ਛਕਲਾ ਵਧੀਆ। ਅੰਤਰ ਸਦਨ ਤਾਂ ਹਿਲੇ ਗਏ, ਇਸ ਤਰ੍ਹਾਂ ਕਹਿ ਕੇ ਇਸ ਜਾਦੇ ਨੂੰ ਘਰ ਦਾ ਜਿਹੜਾ ਜ਼ਿਆਦਾ ਅੰਦਰਲਾ ਸਥਾਨ ਹੈ ਉੱਥੇ ਲੈ ਗਏ ਹਨ। ਤ੍ਰੈ ਮਾਨਵ ਤਹ ਇਕਠਾ ਪਏ, ਜਦੋਂ ਅੰਦਰ ਚਲਿਆ ਗਿਆ ਤਿੰਨ ਮੋਹਰੇ ਤਿੰਨੇ ਟੰਗੇ ਢਾਂਚੇ ਜੋ ਹਨ ਇਹਦੇ ਇਰਦ ਗਿਰਦ ਹੋ ਗਏ। ਦੋਹਰਾ ਗਹਿ ਸਹਿਜਾਦੇ ਕੋ ਤਬੈ, ਕਿਹੜਾ ਸ਼ਿਕਾਉਣਾ ਕਹਿੰਦੇ ਜਾਂਦਿਆਂ ਸਾਰ ਸਜਾਦੇ ਨੂੰ ਤਿੰਨਾਂ ਨੇ ਫੜ ਲਿਆ। ਮੁਸ਼ਕਾਂ ਲਈ ਚੜਾਏ, ਇਸ ਤਰ੍ਹਾਂ ਕਹਿੰਦੇ ਮੁਸ਼ਕਾਂ ਜੀਆਂ ਚੜਾਣੀਆਂ, ਮੁਸ਼ਕਾਂ ਦੇ ਕੇ ਇਹਨਾਂ ਨੂੰ ਨੂੜ ਲਿਆ ਹੈ। ਬਹੁ ਮੋਲੇ ਤਨ ਚੀਰ ਜੇ, ਜਿਹੜੇ ਕੋਈ ਬੜੇ ਚੰਗੇ ਮੁੱਲ ਦੇ ਉਹ ਚੋਲੇ ਜੇ ਪਾਏ, ਕੱਪੜੇ ਜੇ ਪਾਏ, ਸਿਰ ਤੇ ਬੰਨੀਆਂ ਵਧੀਆ ਦਸਤਾਰ, ਸਭ ਖਸੋਟ ਦੁੱਖ ਦਾਏ, ਸਾਰਾ ਕੁਛ ਇੱਕੋ ਖਿੰਜਲਿਆ ਹੈ ਤੇ ਬੜਾ ਦੁੱਖ ਦੇਣਾ ਸ਼ੁਰੂ ਕਰ ਦਿੱਤਾ ਇਸ ਨੂੰ। ਚੌਪਈ ਬਹਰ ਦੇ ਸ਼ਾਸਨਾ ਕਹੀ, ਪਗ ਜੀ ਕੱਪੜੇ ਜੇ ਲਾ ਕੇ ਫੇਰ ਬੜੀ ਤਾੜਨਾ ਦੇ ਸਜ਼ਾ ਦੇ ਕੇ ਕਹਿੰਦੇ, ਤੁਮ ਗੌਰ ਵਸਤ ਜੋ ਇਹੀ, ਦੱਸੋ ਮਰਦਾਨਿਆ ਤੇਰੇ ਕੋਲ ਹੋਰ ਕਿਹੜੀ ਵਸਤੂ ਹੈਗੀ ਹੈ। ਸੋ ਅਬ ਦੀਜੈ ਸਰਬ ਬਤਾਏ, ਸਾਰੇ ਕਹਿੰਦੇ ਜਿਹੜੀ ਕੋਈ ਇੱਧਰ ਉੱਧਰ ਰੱਖੀ ਉਹ ਵੀ ਦੱਸ ਦੇ ਤੂੰ, ਨਾ ਤੁਰ ਤੁਜ ਮਾਰ ਹੈ ਇਹ ਥਾਂ, ਤਾਂ ਦੇਖ ਲਾ ਮਰਾਦੀਆ ਤੈਨੂੰ ਇਸੇ ਥਾਂ ਹੀ ਮਾਰ ਮੁਕਾ ਦਿਆਂਗੇ, ਇੱਥੇ ਹੀ ਫਾਹ ਵੱਢ ਦਿਆਂਗੇ ਤੇਰਾ। ਪੀੜ ਭਈ ਸਹਿਜਾਦੇ ਜਬ ਹੀ, ਇਸ ਤਰ੍ਹਾਂ ਕਹਿੰਦੇ ਮਰਦਾਨੇ ਦੇ ਪੁੱਤਰ ਸਜਾਦੇ ਨੂੰ ਬੜੀ ਭਾਰੀ ਪੀੜ ਤਕਲੀਫ ਜੀ ਹੋਈ ਹੈ। ਸ੍ਰੀ ਨਾਨਕ ਚਿਤ ਕੀਨੇ ਤਬ ਹੀ, ਉਸੇ ਵੇਲੇ ਮਰਦਾਨੇ ਦੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਇਹਨੇ ਯਾਦ ਕੀਤਾ, ਭਲੇ ਤਪਾ ਜੀ ਮੌਕਾ ਭੇਜਾ, ਇਹ ਤਪਾ ਗੁਰੂ ਜੀ ਚੰਗਾ ਤੁਸੀਂ ਮੈਨੂੰ ਆ ਭੋਜਨ ਸ਼ਕਲ ਭੇਜਿਆ, ਉਹ ਤੋਂ ਵੱਡੋ ਦੁੱਖ ਫੱਟ ਤੇ ਕਲੇਜਾ, ਮੈਨੂੰ ਤਾਂ ਬੜਾ ਦੁੱਖ ਹੋ ਰਿਹਾ, ਮੇਰਾ ਤਾਂ ਕਲੇਜਾ ਹੀ ਪਾਟ ਰਿਹਾ ਹੈ। ਭੁੱਲਿਓ ਹਿਰਦੇ ਵੈਸ਼ਨੋ ਦੇਖਾ, ਤਾਂ ਮਾਰਾ ਇਹ ਸੰਤਾਂ ਭਗਤਾਂ ਵਾਲਾ ਦੁਆਸ ਜਾ ਦੇ ਕੇ ਮੈਂ ਤਾਂ ਐਵੇਂ ਹੀ ਭੁੱਲ ਗਿਆ। ਨਹਿ ਜਾਣਤ ਹੈ ਅਗੀ ਵਿਸੇਖਾ, ਮੈਂ ਨਹੀਂ ਜਾਣਦਾ ਸੀ ਵੀ ਇਹ ਤਾਂ ਬਹੁਤ ਵੱਡਾ ਪਾਪੀ ਹੈ। ਸਹਿਜਾਦੇ ਕੀ ਸਭ ਬਿਦ ਜਾਣੇ, ਇੱਧਰ ਗੁਰੂ ਨਾਨਕ ਸਾਹਿਬ ਅੰਤਰ ਜਾਮੀ ਹੈ, ਸਜਾਦੇ ਦੀ ਸਾਰੀ ਵਿਧੀ ਜਾਣ ਲਈ ਵੀ ਵਿਚਾਰਾ ਨੂੜ ਲਿਆ, ਘੁੱਟ ਮਾਰ ਕਰ ਰਹੇ। ਤੂਰਨ ਗਮਨ ਕੀਨ ਗੁਣ ਖਾਨੇ, ਭਾਈ ਬਾਲਾ ਜੀ ਨੂੰ ਨਾਲ ਲੈ ਕੇ ਬੜੀ ਛੇਤੀ ਚੱਲਣਾ ਕੀਤਾ, ਵੈਸੇ ਜਹਾਂ ਵੈਸ਼ਨੋ ਬਣ ਕੇ, ਐਨ ਚੰਗੀ ਤਰ੍ਹਾਂ ਕਹਿੰਦੇ ਬਣ ਠਣ ਕੇ ਭਗਤ ਚੂੜਾ ਚੂੜਾ ਸਿੱਟ ਕੇ ਤੇ ਬੈਠਾ ਹੋਇਆ ਸੀ। ਦਵਾਦਸ ਤਿਲਕ ਲਗਾਏ ਗਨ ਕੇ, ਕਹਿੰਦੇ ਗਿਣ ਕੇ ਬਾਰਾਂ ਜਿਹੜੇ ਤਿਲਕ ਲਾਏ ਹੋਏ ਸੀ ਇਸਨੇ ਵੈਸ਼ਨੂਆਂ ਵਾਂਗੂ। ਜਾਏ ਨਿਕਟ ਬੇਦੀ ਕੁੱਲ ਰਾਏ, ਇਸ ਤਰ੍ਹਾਂ ਜਿਹੜਾ ਸੱਜਣ ਭਗਤ ਵੈਸ਼ ਨੂੰ ਬਣੇ ਇਹਦੇ ਨੇੜੇ ਜਾ ਕੇ, ਸ੍ਰੀ ਕਰਤਾਰ ਕਰਤਾਰ ਲਾਈ, ਮਹਾਰਾਜ ਨੇ ਵੀ ਕਿਹਾ ਵੀ ਧੰਨ ਕਰਤਾਰ ਸਤ ਕਰਤਾਰ, ਇਸ ਤਰ੍ਹਾਂ ਜਕਾਰਾ ਜਾ ਕੇ ਜਾਇਆ। ਸੱਜਣ ਹਮਰੋ ਏਕ ਮਰਾਸੀ, ਫਿਰ ਮਹਾਰਾਜ ਨਾਂ ਲੈ ਕੇ ਕਹਿਣ ਲੱਗੇ ਵੀ ਸੱਜਣਾ ਸਾਡਾ ਇੱਕ ਮਰਾਸੀ ਆਇਆ ਸੀ, ਸੋ ਚੱਲ ਆਇਓ ਤੁਮਰੇ ਪਾਸੀ, ਵੀ ਸਾਡੇ ਕੋਲੋਂ ਚੱਲਦਾ ਤੇਰੇ ਕੋਲ ਆਇਆ, ਹਟ ਕੇ ਪੁਨ ਹਮ ਪਾਸ ਨ ਗਯੋ, ਵੀ ਸੱਜਣਾ ਸਾਡੇ ਕੋਲੋਂ ਮੁੜ ਕੇ ਵਾਪਸ ਨੀ ਗਿਆ। ਕੋ ਜਾਣੈ ਤੇਹ ਕੋ ਕਿਆ ਭਯੋ, ਕੌਣ ਕੋਈ ਜਾਣਦਾ ਉਸਨੂੰ ਕੀ ਹੋ ਗਿਆ ਕੇ ਇਧਰ, ਸੱਜਣ ਕਹੈ ਨ ਆਯੋ ਕੋਈ, ਸੱਜਣ ਕਹਿਣ ਲੱਗਿਆ ਮਹਾਰਾਜ ਇੱਥੇ ਕੋਈ ਨੀ ਆਇਆ ਹੈ। ਜੇ ਆਵਤ ਹਮ ਢਿੱਗ ਹੋਇ ਸੋਈ, ਸਾਡੇ ਕੋਲ ਆ ਜਾਂਦਾ ਫਿਰ ਸਾਡੇ ਕੋਲ ਹੋਣਾ ਸੀ ਤੁਹਾਡਾ। ਸ੍ਰੀ ਗੁਰ ਕਹਿ ਘਰ ਆਇਓ ਤੋਹੀ, ਗੁਰੂ ਮਹਾਰਾਜ ਕਹਿਣ ਲੱਗੇ ਵੀ ਸੱਜਣਾ ਝੂਠ ਨਾ ਬੋਲੋ ਤਾਂ ਸਿੱਧਾ ਤੇਰੇ ਘਰੇ ਆਇਆ ਸੀ। ਪੂਰਨ ਕਹੋ ਇਹਾਂ ਸੋ ਹੋਹੀ, ਕਹਿੰਦੇ ਝੂਠ ਨਾ ਬੋਲ ਇੱਥੇ ਹੋਣਾ ਅੰਦਰੇ ਅੰਦਰੇ। ਸੁਣ ਸੱਜਣ ਪੁੰਨ ਬਚਨ ਬਖਾਨਾ, ਸੁਣ ਕੇ ਸੱਜਣ ਨੇ ਫਿਰ ਬਚਨ ਕਿਹਾ ਸਤਿਗੁਰਾਂ ਨੂੰ, ਤੁਮ ਪਿਖਿਅਤ ਹੋ ਸੰਤ ਮਹਾਨਾ। ਤਰਕ ਜੀ ਕਰਕੇ ਕਹਿਣ ਲੱਗਿਆ ਤੁਸੀਂ ਮਹਾਰਾ ਬੜੇ ਤਕੜੇ ਮਹਾਨ ਸੰਤ ਦਿਸਦੇ ਆ ਮੈਨੂੰ, ਝੂਠ ਨਾ ਤੁਮ ਸੋ ਕਰੋ ਉਚਾਰੀ। ਤੁਹਾਡੇ ਵਰਗੇ ਮਹਾਨ ਸੰਤਾਂ ਦੇ ਨਾਲ ਮੈਂ ਕੋਈ ਝੂਠ ਥੋੜੋ ਬੋਲ ਸਕਦਾ। ਨਹਿ ਪ੍ਰਤੀਤ ਤੋ ਲੇ ਹੋ ਨਿਹਾਰੀ, ਮੇਰੇ ਬਚਨ ਤੇ ਯਕੀਨ ਨੀ ਨਾ ਆਉਂਦਾ, ਕਰਦੇ ਅੰਦਰ ਵੜ ਕੇ ਮਹਾਰਾ ਆਪਣਾ ਸਾਥੀ ਵੇਖ ਲੋ। ਗੁਰ ਮੁਝ ਸੋ ਕਹਿ ਜਾਵਾ ਬਾਲਾ, ਹਾਂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਕਹਿਣ ਲੱਗੇ, ਮੈਨੂੰ ਕਹਿਣ ਲੱਗੇ ਵੀ ਤੂੰ ਆ ਅੰਦਰ ਜਾ ਦੇ। ਕਰ ਹੋ ਵੈਸ਼ਨੂ ਕੋ ਮੁਖ ਕਾਲਾ, ਜਿਹੜਾ ਵੱਡਾ ਭਗਤ ਜਾ ਬਣਿਆ ਬੈਠਾ ਨਾ ਉਸ ਜਾਦੇ ਨੂੰ ਲਿਆ ਕੇ ਤਾਂ ਮੂੰਹ ਕਾਲਾ ਕਰ ਦੇ। ਅੰਤਰ ਤੇ ਸਹਿਜਾਦਾ ਲਿਆਏ, ਇਸ ਤਰ੍ਹਾਂ ਕਹਿੰਦੇ ਜਿਹੜਾ ਮਰਦਾਨੇ ਦਾ ਸਪੁੱਤਰ ਸਜਾਦਾ ਇਹਦੇ ਘਰੋਂ ਅੰਦਰੋਂ ਲਿਆ ਕੇ, ਕਾਲਖ ਜਾ ਕੇ ਬਦਨ ਲਗਾਏ, ਜਿਹੜਾ ਬੰਠਣ ਕੇ ਬੈਠਾ ਨਾ ਕੱਪੜੇ ਜੇ ਪਾ ਕੇ ਇਹਦੇ ਮੂੰਹ ਤੇ, ਕਹਿੰਦੇ ਕਾਲਸ ਲਾ ਦੇ ਮੂਹਰਾ ਕਾਲਾ ਕਰ ਦੇ। ਸੁਣ ਤੋ ਸਰੋਨ ਬਹਿ ਤੂਰਨ ਗਯੋ, ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਦੇ ਬਚਨ ਸੁਣ ਕੇ ਮੈਂ ਝੱਟ ਪਰ ਸੱਜਣ ਦੇ ਘਰ ਵੱਲ ਨੂੰ ਅੰਦਰ ਨੂੰ ਚਲਾ ਗਿਆ। ਬੰਧਨ ਯੁਕਤ ਬਿਲੋਕਤ ਭਇਓ, ਆ ਕੇ ਦੇਖਿਆ ਵਿਚਾਰਾ ਮਰਦਾਨੇ ਦਾ ਪੁੱਤਰ ਤਾਂ ਨੂੜਿਆ ਪਿਆ ਹੈ। ਮੁਕਤ ਕਰਿਓ ਸੋ ਲੀਨ ਉਠਾਈ, ਉਸੇ ਵੇਲੇ ਉਹਨੂੰ ਕਹਿੰਦੇ ਰੱਸੇ ਜੇ ਖੋਲੇ ਹੈ ਤਿਉਂ ਕਹਿੰਦੇ ਮੁਛੜਾ ਲਿਆ ਹੈ। ਸਹਿਜਾਦੇ ਤਬ ਗੇਰਾ ਅਲਾਈ, ਉਸ ਵੇਲੇ ਸਹਿਜਾਦੇ ਨੇ ਉਹ ਬਚਨ ਕਿਹਾ ਹੈ, ਭਲੇ ਥਾਨ ਭੇਜਿਓ ਮੁਝ ਨਾਥਾ। ਭਾਈ ਬਾਲਾ ਜੀ ਮੇਰੇ ਬਾਲਕ ਗੁਰੂ ਨਾਨਕ ਨੇ ਚੰਗੇ ਥਾਂ ਮੈਨੂੰ ਭੋਜਨ ਖਾਣ ਲਈ ਭੇਜਿਆ। ਚੀਰ ਉਤਾਰੇ ਬੰਦੇ ਹੱਥ, ਪ੍ਰਸ਼ਾਦਾ ਇਹਨਾਂ ਨੇ ਕੀ ਦੇਣਾ ਹੈ ਭਾਈ ਬਾਲਾ, ਕੀ ਦੱਸਾਂ ਮੇਰੇ ਤਾਂ ਸਾਰੇ ਕੱਪੜੇ ਨੇ ਲਾ ਕੇ ਤੇ ਮੈਨੂੰ ਤਾਂ ਨੂੜਤਾ ਇੱਥੇ। ਇਨ ਤੇ ਪਟ ਆਬ ਦੇ ਹੋ ਦਿਵਾਏ, ਭਾਈ ਬਾਲਾ ਜਿਹੜੇ ਖੜੇ ਆ ਨਾ ਇਹ ਝਾਕਦੇ, ਇਹਨਾਂ ਕੋਲੋਂ ਮੇਰੇ ਕੱਪੜੇ ਚੂੜਾ ਚੂੜਾ ਤਾਂ ਭਗ ਜੀ ਤਾਂ ਦਵਾ ਦੇ। ਬੜੇ ਦੁਸ਼ਟ ਪਾਪੀ ਦੁੱਖ ਦਾਏ, ਬੜੇ ਪਾਪੀ ਆ ਬੜੇ ਦੁਸ਼ਟ ਦੁੱਖ ਦੇਣ ਵਾਲੇ ਹੈ। ਮਨ ਜੋ ਕਹੇ ਇਹੋ ਐਸੇ ਆਇਓ, ਉਹ ਜਿਹੜੇ ਸੱਜਣ ਟਗਦੇ ਉਹ ਮਨੁੱਖ ਜੇ ਉਹ ਕਹਿੰਦੇ ਵੀ ਇਹਦੇ ਕੱਪੜੇ ਕੋਈ ਨੀ ਪਾਏ ਤਾਂ ਇਹੀ ਨੰਗ ਧਲੰਗਾ ਨਕੂਲ ਕੋ ਪੱਟ ਲਿਆਇਓ, ਬਸ ਕੋਈ ਚੂੜਾ ਚੂੜਾ ਨੀ ਆਇਆ ਸੀ, ਆਈ ਆਇਆ ਸੀ ਨੰਗ ਧਲੰਗਾ। ਤਬ ਮੈਂ ਨਗਦ ਲੀਡ ਡਿਜ ਸਾਥਾ, ਭਾਈ ਬਾਲਾ ਜੀ ਕਹਿੰਦੇ ਉਹਨਾਂ ਦੇ ਕਹਿਣ ਕਰਕੇ ਫਿਰ ਸਜਾਦੇ ਨੂੰ ਮੈਂ ਨੰਗ ਧਲੰਗਾ ਜਾ ਨਾਲ ਲੈ ਲਿਆ। ਆਇਓ ਜਹਿ ਠਾਂਡੇ ਜਗ ਨਾਥਾ, ਜਿੱਥੇ ਜਗਤ ਦੇ ਮਾਲਕ ਇਸ ਤਰ੍ਹਾਂ ਉਡੀਕ ਵਿੱਚ ਖੜੋਤੇ ਸੀ ਉੱਥੇ ਲੈ ਕੇ ਆ ਗਿਆ। ਦੋਹਰਾ ਗੁਰ ਬੂਝਿਓ ਕਿਉਂ ਨਗਨ ਭਾ, ਮਹਾਰਾਜ ਨੇ ਸਜਾਦੇ ਨੂੰ ਪੁੱਛਿਆ ਵੀ ਕਿਵੇਂ ਤੂੰ ਅਨੰਗ ਤਿਰੰਗਾ ਆ ਗਿਆ, ਕਿਨ ਹੈ ਉਤਾਰੇ ਚੀਰ, ਕੀਮਤੀ ਜੇ ਕੱਪੜੇ ਪਾਏ ਸੀ ਸੋਹਣੀ ਦਸਤਾਰ ਸੀ ਉਹ ਕਿਨੇ ਤੇਰੇ ਲਾ ਲੂ ਲੈ। ਸੁਣ ਕੇ ਸਹਿਜਾਦਾ ਕਹਿਤ, ਉਸ ਵੇਲੇ ਮਹਾਰਾਜ ਸੁਣ ਕੇ ਸਜਾਦਾ ਫਿਰ ਕਹਿਣ ਲੱਗਿਆ, ਸੁਣ ਹੋ ਹਰਨ ਪਰ ਪੀਰ, ਸਾਡੇ ਵਰਗਿਆਂ ਦੂਸਰਿਆਂ ਦੀਆਂ ਪੀੜਾਂ ਤਕਲੀਫਾਂ ਨੂੰ ਨਿਵਾਰਨ ਕਰਨ ਵਾਲੇ ਸੁਣੋ ਖਰੀਆਂ ਖਰੀਆਂ ਸੱਚੀਆਂ। ਦੋਹਰਾ ਇਹ ਤੋਂ ਭਲੋ ਵੈਸ਼ਨੋ ਬੈਸਾ, ਸਵੇਰੇ ਉਂਗਲ ਜੀ ਕਰਕੇ ਕਹਿਣ ਲੱਗਾ ਮਹਾਰਾਜ ਜਿਹੜਾ ਚੰਗਾ ਬਣਿਆ ਸੁਣਿਆ ਭਗਤ ਬਣਿਆ ਬੈਠਾ ਹੈ ਨਾ, ਵੰਚਕ ਅਗੀ ਨਾ ਕੋ ਇਸ ਜੈਸਾ, ਸੱਚ ਪੁੱਛੋ ਇਹਦੇ ਵਰਗਾ ਕੋਈ ਠੱਗ ਨੀ ਹੋਣਾ, ਇਹਦੇ ਵਰਗਾ ਕੋਈ ਵੱਡਾ ਪਾਪੀ ਨੀ ਹੋਣਾ। ਮੋਕੋ ਅੰਤਰ ਲੈ ਕਰ ਧੰਮ, ਮਹਾਰਾਜ ਜਿਹੜੇ ਨੌਕਰ ਚਾਕਰ ਜੀ ਹੈ ਮੈਨੂੰ ਲੈ ਕੇ ਘਰ ਦੇ ਅੰਦਰ। ਮੁਸ਼ਕਾ ਬਾਂਧ ਲੀਨ ਸੰਗ ਦਮ, ਕਹਿੰਦੇ ਵੀ ਭੋਜਨ ਸ਼ਾਗ ਲਾ ਜਾਂਦੇ ਆ ਸਰ, ਮੈਨੂੰ ਮੁਸ਼ਕਾ ਦੇ ਕੇ ਬੰਨ ਲਿਆ ਨੂੜ ਲਿਆ ਦੇ ਸੇਵਕਾਂ। ਚੀਰ ਉਤਾਰ ਸ਼ਾਸਨਾ ਦੀਨੀ, ਇਹਨਾਂ ਦੇ ਨੌਕਰ ਚਾਕਰਾਂ ਨੇ ਕੱਪੜੇ ਜੇ ਲਾ ਕੇ ਮੈਨੂੰ ਬੜੀ ਮਾਰ ਕੁੱਟ ਕੀਤੀ, ਸਜਾ ਦਿੱਤੀ। ਐਸੋ ਤੀਬਰ ਪਾਪ ਮਤ ਪੀਨੀ, ਇਹੋ ਜਿਹਾ ਮਹਾਰਾਜ ਇਹਨਾਂ ਦੀ ਜਿਹੜੀ ਬੁੱਧੀ ਹੈ ਪਾਪ ਪਾਪਾਂ ਵਿੱਚ ਤਕੜੀ ਲੀਨ ਹੋਈ ਪਈ ਹੈ, ਬਹੁਤ ਪਾਪੀ ਮਤ ਵਾਲੇ ਹੈ ਲਾਣਾ। ਜਿਉ ਜਿਉ ਕਹਿਤ ਬਚਨ ਢਿੱਗ ਸੋਏ, ਜਿਵੇਂ ਜਿਵੇਂ ਸਜਾਦਾ ਹੈ ਨੇੜੇ ਜੇ ਹੋ ਕੇ ਸੱਜਣ ਨੂੰ ਬਚਨ ਕਹਿੰਦਾ ਨਾ, ਖਰੀਆਂ ਖਰੀਆਂ ਸੁਣਾਉਂਦਾ, ਤਿਉ ਤਿਉ ਸੱਜਣ ਲੱਜਿਤ ਹੋਏ, ਤਿਵੇਂ ਖਰੀਆਂ ਖਰੀਆਂ ਸੁਣ ਕੇ ਸੱਜਣ ਬਹੁਤ ਸ਼ਰਮਿੰਦਤ ਹੋ ਰਿਹਾ। ਨੀਚ ਗਰੀਬ ਜਿਹੇ ਬੋਲ ਨ ਆਵੇ, ਜੀ ਨੀਵੀਂ ਪਾ ਲਈ ਹੈ ਤੇ ਜਿਹਨੂੰ ਕੋਈ ਬਚਨ ਨਹੀਂ ਆਉਂਦਾ ਮੁੱਖ ਤੋਂ, ਕੈਸੋ ਦੁਰੈ ਨ ਮਿਸ ਕੋ ਪਾਵੇ, ਹਾਂ ਵੀ ਕਿਵੇਂ ਲੁਕ ਛਿਪ ਜਾਈਏ, ਕੋਈ ਬਹਾਨਾ ਵੀ ਨਹੀਂ ਇਹਨੂੰ ਲੱਭਦਾ, ਬਹਾਨਾ ਵੀ ਨਹੀਂ ਪਾਉਂਦਾ। ਲੱਜਤ ਹੋਇਓ ਦੇਖ ਮਹਾਨਾ, ਇਸ ਵੇਲੇ ਮਹਾਰਾਜ ਨੇ ਦੇਖਿਆ ਵੀ ਸੁਣ ਕੇ ਬਹੁਤਾ ਸ਼ਰਮਸ਼ਾਰ ਹੋ ਗਿਆ। ਤੇ ਚਿਨ ਸ੍ਰੀ ਗੁਰ ਬਚਨ ਬਖਾਨ ਸ਼ਬਦ, ਉਹ ਸ਼ਰਮਿੰਦਤ ਕਰਨ ਵਾਸਤੇ ਗੁਰੂ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਇੱਕ ਸ਼ਬਦ ਕਿਹਾ ਸੂਹੀ ਰਾਗ ਵਿੱਚ। ਸੂਹੀ ਮਹੱਲਾ ਪਹਿਲਾ, ਘਰ ਛੇਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ। ਸੂਹੀ ਰਾਗਨੀ ਹੈ, ਇਹਦੇ ਵਿੱਚ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਛੇਵੇਂ ਘਰ ਛੇਵੇਂ ਸੁਰ ਤਾਲ ਦੇ ਵਿੱਚ ਗਾਉਣ ਦੀ ਆਗਿਆ ਹੈ। ਇੱਕੋ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਭ ਦਾ ਪ੍ਰਕਾਸ਼ਕ ਤੇ ਰੱਖਕ ਹੈ, ਸਤਿਗੁਰੂ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੋ ਜਾਂਦੀ। ਗੁਰੂ ਮਹਾਰਾਜ ਕਹਿੰਦੇ ਉੱਜਲ ਕਹਿਹਾਂ ਚਿਲਕਣਾ, ਜਿਵੇਂ ਜਿਹੜਾ ਕਹਿਹਾਂ ਕਾਂਸੀ ਦਾ ਭਾਂਡਾ ਹੁੰਦਾ ਹੈ, ਉੱਜਲ ਬੜਾ ਚਿੱਟਾ ਹੁੰਦਾ ਤੇ ਬਹੁਤ ਹੀ ਚਿਲਕਮਾ ਹੁੰਦਾ, ਬੜਾ ਲਿਸ਼ਕਦਾ ਹੁੰਦਾ ਹੈ। ਘੋਟਿਮ ਕਾਲੜੀ ਮਸ, ਕਾਂਸੀ ਦੇ ਭਾਂਡੇ ਨੂੰ ਕਹਿੰਦੇ ਘੋਟਣਾ ਕਰੀਏ, ਰਗੜੀਏ, ਮਾਂਜੀਏ ਤੇ ਕਾਲੀ ਸ਼ਾਹੀ ਨਿਕਲਦੀ, ਉਹਦੇ ਵਿੱਚੋਂ ਕਾਲਖ ਹੀ ਨਿਕਲਦੀ ਹੈ। ਇਹੀ ਹਾਲ ਕਹਿੰਦੇ ਆਹ ਜਿਹੜਾ ਬਣਿਆ ਠਣਿਆ ਬੈਠਾ ਨਾ ਕਾਂਸੀ ਦੇ ਭਾਂਡੇ ਵਾਂਗੂ, ਬੜਾ ਲਿਸ਼ਕਦਾ, ਬੜੇ ਛਾਪੇ ਜਿਹੇ ਪਲਾਏ ਹੋਏ ਹੈ ਤੇ ਬੜਾ ਚਿੱਟਾ ਚੋਲਾ ਜਿਹਾ ਸਿੱਟਿਆ ਗਿੱਟਿਆ ਤੱਕ, ਇਹ ਵੀ ਐਵੇਂ ਲਿਸ਼ਕਦਾ। ਕਾਂਸੀ ਵੰਡ ਜੇ ਘੋਟੀਏ ਵਿਚਾਰ ਕਰੀਏ ਤੇ ਅੰਦਰ ਕਹਿੰਦੇ ਪਾਪਾਂ ਦੀ ਸਿਆਹੀ ਹੈ, ਪਾਪ ਹੀ ਪਾਪ ਹੈ ਸਰੀਰ ਵਿੱਚ ਭਰੇ ਪਏ ਦੇ। ਇਸ ਕਰਕੇ ਉਹ ਸੱਚ ਕਹਿ ਰਹੇ ਆ ਮਹਾਰਾਜ, ਧੋਤਿਆ ਝੂਠ ਨਾ ਉਤਰੇ, ਕਾਂਸੀ ਦੇ ਭਾਂਡੇ ਨੂੰ ਕਹਿੰਦੇ ਧੋਈਏ ਤੇ ਫੇਰ ਵੀ ਉਹਦੀ ਝੂਠ ਨੀਲੋਂ ਦੀ ਕਰਮ ਕਾਂਡੀ, ਕਾਂਸੀ ਦੇ ਭਾਂਡੇ ਨੂੰ ਸੱਚਾ ਨਹੀਂ ਮੰਨਦੇ, ਜਿੰਨਾ ਮਰਜ਼ੀ ਮਾਂਜੀ ਜਾਏ ਕਹਿੰਦੇ ਫੇਰ ਵੀ ਕਾਂਸੀ ਦਾ ਭਾਂਡਾ ਜੂਠਾ ਰਹਿੰਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੇ ਇਹਨੂੰ ਧੋਈਏ ਕਾਂਸੀ ਦੇ ਭਾਂਡੇ ਵਰਗੇ, ਆ ਜਿਹੜਾ ਸੱਜਣ ਠੱਗ ਹੈ ਨਾ, ਇਹਦੀ ਵੀ ਪਾਪਾਂ ਦੀ ਝੂਠ ਲੈ ਨਹੀਂ ਸਕਦੀ ਹੈ। ਜੇ ਸੌ ਧੋਵਾ ਤਿਸ, ਕਾਂਸੀ ਦੇ ਭਾਂਡੇ ਨੂੰ ਸੌ ਵਾਰੀ ਵੀ ਧੋਈਏ, ਇਸੇ ਤਰ੍ਹਾਂ ਸੌ ਤੀਰਥਾਂ ਤੇ ਜਾ ਕੇ ਇਹਦਾ ਸਰੀਰ ਦਾ ਇਸ਼ਨਾਨ ਕਰੀਏ, ਇੰਨੀ ਪਾਪਾਂ ਦੀ ਕਾਲਕ ਹੈ ਅੰਦਰ, ਉਹ ਲੱਥ ਨਹੀਂ ਸਕਦੀ ਹੈ। ਸੱਜਣ ਸੇਈ ਨਾਲ ਮੈਂ, ਕਹਿੰਦੇ ਸੱਜਣ ਤਾਂ ਉਹ ਹੁੰਦੇ ਨਾਲ ਦੇ ਸਾਡੇ, ਚੱਲਦਿਆਂ ਨਾਲ ਚਲਨ, ਚੱਲੀਏ ਪਰਲੋਕ ਤੇ ਨਾਲ ਚੱਲਣ, ਉਹ ਚੰਗੇ ਸ਼ੁਭ ਗੁਣ ਹੁੰਦੇ ਹੈ, ਪਰਉਪਕਾਰ ਕੀਤੇ ਜਿਹੜੇ ਹੁੰਦੇ, ਪੁੰਨ ਦਾਨ ਕੀਤੇ ਹੁੰਦੇ, ਉਹ ਅਸਲ ਸੱਜਣ, ਉਹ ਚੱਲਣ ਸਮੇਂ ਨਾਲ ਚੱਲਦੇ ਹੁੰਦੇ, ਗੁਣ ਵੀ ਪਰਉਪਕਾਰ ਵੀ ਪੁੰਨ ਵੀ ਸਹਾਇਤਾ ਕਰਦੇ ਹਨ। ਜਿੱਥੇ ਲੇਖਾ ਮੰਗੀ ਹੈ, ਜਿੱਥੇ ਪਰਲੋਕ ਦੇ ਵਿੱਚੋਂ ਹਿਸਾਬ ਕਿਤਾਬ ਮੰਗਿਆ ਜਾਂਦਾ ਅੰਦਰਲੇ ਜੀਵਾਤਮਾ ਤੋਂ, ਤਿੱਥੇ ਖੜੇ ਦਿਸਨ, ਜਿਹੜੇ ਚੰਗੇ ਗੁਣ ਹਨ, ਪਰਉਪਕਾਰ ਕੀਤੇ, ਅਦਾਨ ਕੀਤਾ, ਉਹ ਸਹਾਇਤਾ ਕਰਨੀ ਹੈ, ਸਾਵਧਾਨ ਖੜੇ ਹੋਏ ਦਿਸਦੇ ਹੈ। ਇਹ ਕੋਈ ਐਸਾ ਮਨੁੱਖ ਨਹੀਂ ਹੈ, ਇਹ ਪਾਪੀ ਗੁਨਾਹੀ ਪਦਰਵੀ ਦੋਥੀ ਦੁਸ਼ਟ ਨਹੀਂ ਹੈ, ਉਸ ਅੱਗੇ ਖੜੇ ਸਹਾਇਤਾ ਲਈ ਦਿਸਦੇ ਹਨ, ਉਹ ਸਹਾਇਤਾ ਕਰਦੇ ਹਨ। ਰਹਾਉ ਕੋਠੇ ਮੰਡਪ ਮਾੜੀਆ, ਇਸੇ ਤਰ੍ਹਾਂ ਜਿਹੜੇ ਕੱਚੇ ਕੋਠੇ ਹਨ, ਮੰਡਪ ਜਿਹੜੇ ਸਭਾ ਸਥਾਨ ਮੰਡੂਏ ਹਨ, ਤੇ ਮਾੜੀਆਂ ਜਿਹੜੀਆਂ ਕੋਈ ਹਵੇਲੀਆਂ ਵਗੈਰਾ ਹਨ। ਪਾਸਾ ਚਿੱਤ ਵੀ ਆਹਾ, ਆਸੇ ਪਾਸੇ ਤੋਂ ਕਹਿੰਦੇ ਜਿੰਨਾ ਵੀ ਚਿੱਤਰਕਾਰੀ ਕੀਤੀ ਹੁੰਦੀ ਹੈ, ਟੱਠੀਆਂ ਕੰਮ ਨ ਆਵਨੇ, ਸਾਰੀਆਂ ਕਹਿੰਦੇ ਟਹਿ ਜਾਣ ਵਾਲੀਆਂ ਕੰਮ ਨਹੀਂ ਆਉਂਦੀਆਂ ਹਨ। ਵਿੱਚ ਉਹ ਸੱਖਣੀ ਆਹਾ, ਜਿਹਨਾਂ ਦੇ ਵਿੱਚ ਵਿੱਚੋਂ ਜਿਹੜੀਆਂ ਸੱਖਣੀਆਂ, ਜਿਹਨਾਂ ਵਿੱਚ ਇਹਨਾਂ ਦੀਆਂ ਕਹਿੰਦੇ ਸਤਸੰਗਤ ਨਹੀਂ ਹੁੰਦੀ ਹੈ ਜਾਂ ਕੋਈ ਜਿਨ੍ਹਾਂ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ, ਇਸ ਤਰ੍ਹਾਂ ਜਿਹੜੇ ਕੋਠੇ ਬਾ ਕੱਚੇ ਮਕਾਨ ਅਗਿਆਨੀਆਂ ਦੇ ਸਰੀਰ, ਅਤੇ ਇਸੇ ਤਰ੍ਹਾਂ ਮੰਡੂਏ ਵਾਂਗ ਜਿਹੜੇ ਕੋਈ ਡੰਬੀ ਪਖੰਡੀ ਸਰੀਰ ਹੈ, ਉਹਨਾਂ ਦੇ ਸਭਾ ਸਥਾਨ ਬੜੇ ਬੜੇ ਪਖੰਡ ਵਾਲੇ ਸਰੀਰ ਹਨ, ਅਤੇ ਮਾੜੀਆਂ ਵਾਂਗ ਜਿਹੜੇ ਕੋਈ ਪਾਪੀ ਲੋਕ ਹਨ, ਹਵੇਲੀਆਂ ਵਾਂਗ ਐਸੇ ਜਿਹੜੇ ਕੋਈ ਉਹਨਾਂ ਦੇ ਸਰੀਰ ਹੈ, ਪਾਪੀਆਂ ਲੋਕਾਂ ਦੇ ਸਰੀਰ ਹੈ, ਬੱਗਾ ਬੱਗੇ ਕੱਪੜੇ ਪਾਸੋ ਚਿਤ ਵੀ ਆ, ਵੇਖਿਆ ਕਰ ਵੀ ਅਰਥ ਮੈਂ ਕਿੱਥੇ ਕਰ ਰਿਹਾ। ਇਸ ਤਰ੍ਹਾਂ ਆਸੇ ਪਾਸੇ ਤੋਂ ਚਿੱਤਰਕਾਰੀ ਕੀਤੀ, ਕੋਈ ਅਬੜੇ ਤਿਲਕ ਛਾਪੇ ਜੇ ਲਾਏ ਚਮਕਾਏ ਹੋਇਆ ਸਰੀਰਾਂ ਨੂੰ, ਢੱਠੀਆ ਕੰਮ ਨ ਆਵਨੇ, ਕਹਿੰਦੇ ਢਹਿਣ ਵਾਲੀਆਂ ਦੇ ਹੈ, ਗਿਆਨੀਆਂ ਦੀਆਂ ਵੀ ਪਖੰਡੀਆਂ ਦੀਆਂ ਪਾਪੀਆਂ ਦੀਆਂ ਕਿਸੇ ਕੰਮ ਨਹੀਂ ਆਉਂਦੀਆਂ ਇਹ ਦੇਹਾਂ ਵਿੱਚ ਹੋ ਸਖਣੀਆਂ, ਜਿਹੜੀਆਂ ਦੇਹਾਂ ਕਹਿੰਦੇ ਨਾਮ ਦੇ ਵਿੱਚੋਂ ਸਖਣੀਆਂ, ਦੇਹਾਂ ਦੇ ਵਿੱਚ ਨਾਮ ਨਹੀਂ ਹੈ, ਦੇਹਾਂ ਦੇ ਵਿੱਚ ਸਤਸੰਗਤ ਵੀ ਹੈ, ਸਰੀਰਾਂ ਕਰਕੇ ਸੰਗਤ ਨਹੀਂ ਹੁੰਦੀ, ਸਭ ਕਿਸੇ ਕੰਮ ਨਹੀਂ ਇਹ ਦੇਹਾਂ, ਬੱਗਾ ਬੱਗੇ ਕੱਪੜੇ, ਜਿਵੇਂ ਬੱਗਾ ਜਿਹੜਾ ਬਗਲਾ ਹੁੰਦਾ ਹੈ ਉਹਦੇ ਜਿਹੜੇ ਖੰਭ ਜੇ ਕੱਪੜੇ ਉਹ ਵੀ ਚਿੱਟੇ ਹੀ ਹੁੰਦੇ ਹਨ, ਤੀਰਥ ਮੰਜ ਵਸਨ ਜਿਹੜੇ ਚਿੱਟੇ ਕੱਪੜੇ ਖੰਭਾਂ ਵਾਲੇ ਬਗਲੇ ਹੈ, ਜਿੱਥੇ ਤੀਰਥ ਹੁੰਦੇ ਹੈ, ਤੀਰਥ ਸਥਾਨ ਪਵਿੱਤਰ ਸਥਾਨ ਹੈ, ਉੱਥੇ ਵਿੱਚ ਵੀ ਜਾ ਕੇ ਵਸਦੇ ਹੁੰਦੇ, ਘੁੱਟ ਘੁੱਟ ਜੀਆ ਖਾਵਣੇ, ਫਿਰ ਵੀ ਉਹ ਜਿਹੜੇ ਚਿੱਟੇ ਕੱਪੜਿਆਂ ਚਿੱਟੇ ਖੰਭਾਂ ਵਾਲੇ ਜਿਹੜੇ ਬਗਲੇ ਹੈ, ਗਲਾ ਘੁੱਟ ਘੱਟ ਕੇ ਜੀਆਂ ਦਾ ਉਹਨਾਂ ਨੂੰ ਖਾਂਦੇ ਹਨ, ਬੱਗੇ ਨਾ ਕਹੀ ਅੰਨ, ਚਿੱਟੇ ਖੰਭ ਹੋਣ ਕਰਕੇ, ਚਿੱਟਾ ਰੰਗ ਹੋਣ ਕਰਕੇ ਬੱਗੀ ਹੰਸ ਥੋੜੋ ਕਹੇ ਜਾਂਦੇ, ਇਸੇ ਤਰ੍ਹਾਂ ਬੱਗਾ ਬੱਗੇ ਕੱਪੜੇ, ਜਿਹੜਾ ਬਗਲੇ ਬੱਚ ਬਣਿਆ ਬੈਠਾ ਸੱਜਣ ਠੱਗ, ਇਹ ਚਿੱਟੇ ਜਿਹੇ ਕੱਪੜੇ ਹੈ, ਉੱਪਰ ਬੜਾ ਸਰੀਰ ਹੈ, ਇਸੇ ਤਰ੍ਹਾਂ ਤੀਰਥ ਪਵਿੱਤਰ ਸਥਾਨ 'ਤੇ ਭਾਵੇਂ ਸ਼ਿਵ ਦੁਆਲਾ ਜਿਹਾ ਬਣਾ ਕੇ, ਸ਼ਿਵ ਜੀ ਬਣਾ ਕੇ ਪਵਿੱਤਰ ਸਥਾਨ 'ਤੇ ਵਿੱਚ ਵੀ ਇਹ ਰਹਿ ਰਿਹਾ ਹੈ, ਘੁੱਟ ਘੁੱਟ ਜੀਆਂ ਖਾਵਣੇ, ਗਲਾ ਘੁੱਟ ਘੁੱਟ ਕਰਕੇ ਜੀਆਂ ਨੂੰ ਖਾ ਰਿਹਾ, ਲੁੱਟ ਰਿਹਾ ਹੈ, ਅੰਦਰ ਬੜੇ ਭਾਰੀ ਮਾਰ ਮਾਰ ਕੇ ਜੀ ਸਿੱਟੇ ਪਏ ਮਾਰੇ ਪਏ ਹਨ, ਇਹੋ ਜਿਹੜੇ ਪੁਰਸ਼ ਹੈ ਗਲਾ ਘੁੱਟ ਕੇ ਮਾਰ ਕੇ ਖਾਣ ਵਾਲੇ ਬੱਗੇ ਨਾ ਕੀ ਹਨ, ਉਹ ਕੋਈ ਤੱਤ ਬੇਤੇ ਬ੍ਰਹਮ ਬੇਤੇ ਹੰਸਾਂ ਵਾਚ ਬ੍ਰਹਮ ਬੇਤੇ ਤੱਤ ਬੇਤੇ ਥੋੜੋ ਕਹੇ ਜਾ ਸਕਦੇ ਹਨ, ਸਿੰਬਲ ਰੁੱਖ ਸਰੀਰ ਮੈਂ, ਜਿਵੇਂ ਸਿੰਬਲ ਦਾ ਜਿਹੜਾ ਦਰਖਤ ਹੈ ਉਹ ਬੜਾ ਉੱਚਾ ਹੁੰਦਾ, ਇਸੇ ਤਰ੍ਹਾਂ ਕਹਿੰਦੇ ਸੱਜਣ ਠੱਗ ਦਾ ਬੜਾ ਸਰੀਰ ਵੀ ਮਹਾਨ, ਲੰਮਾ ਡੋੜਾ, ਮੈਂ ਜਨ ਦੇਖ ਭੁਲਾਨ, ਸੰਭਲ ਦੇ ਦਰਖਤ ਨੂੰ ਦੇਖ ਕੇ ਕਹਿੰਦੇ ਜਿਹੜੇ ਤੋਤੇ ਨੇ ਨਾ ਉਹ ਵੇਖ ਕੇ ਭੁੱਲ ਜਾਂਦੇ ਹਨ ਵੀ ਜਿਵੇਂ ਲੰਮਾ ਦਰਖਤ ਹੈ, ਇਸ ਤਰ੍ਹਾਂ ਦੇ ਫਲ ਫੁੱਲ ਵੀ ਬੜੇ ਚੰਗੇ ਵਧੀਆ ਹੋਣਗੇ, ਇਸ ਤਰ੍ਹਾਂ ਕਹਿੰਦੇ ਜਿਹੜੇ ਸੱਜਣ ਠੱਗ ਵਰਗੇ ਇਹਨਾਂ ਦਾ ਸਰੀਰ ਸਿੰਬਲ ਦਰਖਤ ਬੜਾ ਬੜਾ ਬੜਾ ਹੈ, ਸਾਡੇ ਵਰਗੇ ਜਿਹੜੇ ਜਨ ਹਨ ਉਹ ਤੋਤੇ ਵਰਗੇ ਦੇਖ ਕੇ ਭੁੱਲ ਜਾਂਦੇ, ਸੇ ਫਲ ਕੰਮ ਨ ਆਵਨੀ, ਉਹਨਾਂ ਦੇ ਜਿਹੜੇ ਕੋਈ ਫਲ ਹੈ ਗਿਆਨ ਧਿਆਨ ਦੇ ਬਚਨ ਉਹ ਜਗਿਆਸੂਆਂ ਦੇ ਕਿਸੇ ਕੰਮ ਨਹੀਂ ਆਉਂਦੇ, ਪਰ ਜਗਿਆਸੂ ਰੂਪ ਜਿਹੜੇ ਤੋਤੇ ਉਹਨਾਂ ਦੇ ਗਿਆਨ ਧਿਆਨ ਦੇ ਬਚਨ ਇਹ ਜਿਹੜੇ ਇਹੋ ਜਿਹੇ ਸਿੰਬਲ ਦੇ ਦਖ ਵਰਗੇ ਸੀ ਬਣੇ ਬੈਠੇ ਹੈ ਉਹ ਕਿਸੇ ਕੰਮ ਨਹੀਂ, ਉਹਨਾਂ ਦੇ ਗਿਆਨ ਧਿਆਨ ਦੇ ਬਚਨ ਤੇ ਗੁਣ ਮੈਂ ਤਨ ਹਨ, ਇਸ ਕਰਕੇ ਤੇਰੇ ਵੀ ਤਾਂ ਸਾਰੇ ਵੀ ਗੁਣ ਕੀ ਵਿਸ਼ਾਲ ਔਗਣੀ ਔਗਣ ਹਨ, ਅੰਧ ਲੈ ਭਾਰ ਉਠਾਇਆ, ਅੰਨੇ ਪੁਰਸ਼ ਨੇ ਬੜਾ ਤਕੜਾ ਕਹਿੰਦੇ ਭਾਰ ਚੁੱਕਿਆ ਹੋਵੇ ਸਿਰ ਤੇ, ਡੂਗਰ ਵਾਟ ਬਹੁਤ ਇਹ ਕਹਿੰਦੇ ਪਹਾੜਾਂ ਦੀ ਜਿਹੜੀ ਵਾਟ ਹੈ ਰਸਤਾ ਬੜਾ ਤਕੜਾ ਹੋਵੇ ਕਠਨ, ਅੱਖੀ ਲੋੜੀ ਨਾ ਲਹਾ, ਇਸ ਤਰ੍ਹਾਂ ਅੱਖੋ ਤੂੰ ਦੇਖਦਾ ਹਾਂ ਫਿਰ ਵੀ ਕਹਿੰਦੇ ਚਾਹੁੰਦਾ ਹਾਂ, ਹੋ ਚੜ ਲੰਘਾ ਕਿਤ, ਪਹਾੜ ਨੂੰ ਚੜ ਕੇ ਕਿਸ ਤਰ੍ਹਾਂ ਮੈਂ ਪਾਰ ਲੰਘਾਂਗਾ, ਇਸੇ ਤਰ੍ਹਾਂ ਵੀ ਸੱਜਣਾ ਤੇਰਾ ਹਾਲ, ਤੂੰ ਅੰਨਾ ਹੈ ਅਗਿਆਨੀ ਹੈ ਤੇ ਪੱਪਾਂ ਦਾ ਬੜਾ ਭਾਰ ਸਿਰ ਤੇ ਚੁੱਕਿਆ ਹੈ, ਪੰਡ ਚੁੱਕੀ ਹੋਈ ਹੈ, ਅੱਗੇ ਜਿਹੜਾ ਜਮਾਂ ਦਾ ਰਸਤਾ ਪਹਾੜਾਂ ਵਾਂਗ ਬੜਾ ਕਹਿੰਦੇ ਕਠਿਨ ਹੈ। ਅੱਖੀ ਲੋੜੀ ਨਾਲ ਹਾਂ, ਅੱਖਾਂ ਨਾਲ ਕਹਿੰਦੇ ਦੇਖਣਾ ਚਾਹੀਏ, ਕਹਿੰਦੇ ਦਿਸਦਾ ਨਹੀਂ ਜਾਣਦਾ ਨਹੀਂ ਹਾਂ। ਹਉ ਚੜ ਲੰਘਾ ਕਿਤ, ਕਹਿੰਦੇ ਮੈਂ ਅਸੀਂ ਕਹਿੰਦੇ ਹਾਂ ਵੀ ਤੂੰ ਚੜ ਕੇ ਕਿਵੇਂ ਪਾਰ ਲੰਘੇਗਾ, ਲੰਘ ਨਹੀਂ ਸਕੇਗਾ। ਚਾਕਰੀ ਆ ਚੰਗਿਆਈ ਆ, ਤੂੰ ਕਹੇ ਵੀ ਮੈਂ ਦੇਵੀ ਦੇਵਤਿਆਂ ਦੀ ਸੇਵਾ ਕਰਦਾ, ਸ਼ਿਵਜੀ ਦੀ ਹੋਰ ਮੂਰਤੀਆਂ ਦੀ ਭੇਟਾ ਕਰਦਾ, ਤੇ ਮੇਰੇ ਵਿੱਚ ਚੰਗਿਆਈਆਂ, ਮੈਂ ਬੜੇ ਨੇਕ ਢੰਗ ਨਾਲ ਅਗਲੇ ਨਾਲ ਬੋਲਦਾ ਹਾਂ, ਬੜੀ ਸੋਹਣੀ ਬੋਲੀ ਬੋਲਦਾ। ਮਹਾਰਾਜ ਕਹਿੰਦੇ ਜਿਹੜੀਆਂ ਦੇਵੀ ਦੇਵਤਿਆਂ ਦੀਆਂ ਚੰਗਿਆਈਆਂ ਚਾਕਰੀਆਂ, ਇਹਨਾਂ ਦੀ ਸੇਵਾ ਭਗਤੀ ਹੈ, ਔਰ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਚੰਗਿਆਈਆਂ ਹਨ, ਚੰਗੀਆਂ ਗੱਲਾਂ ਕਰਨੀਆਂ ਹਨ ਗਿਆਨ ਧਿਆਨ ਦੀਆਂ। ਅਵਰ ਸਿਆਣਪ ਕਿਤ, ਜਿਹੜੀਆਂ ਕੋਈ ਸਿਆਣਪ ਹੈ ਠੱਗੀ ਬੱਗੀ ਬਣਿਆ, ਕਿਸ ਕੰਮ ਆਉਣਗੀਆਂ ਤੇਰੇ। ਨਾਨਕ ਨਾਮ ਸੰਭਾਲ ਤੂੰ, ਉਸ ਵੇਲੇ ਸੱਜਣ ਠੱਗ ਉੱਠ ਕੇ ਮਹਾਰਾਜ ਦੇ ਚਰਨੀ ਪੈ ਗਿਆ, ਕਹਿੰਦੇ ਮਹਾਰਾਜ ਨਾ ਮੈਨੂੰ ਬਖਸ਼ੋ, ਜਿਸ ਕਰਕੇ ਮਹਾਰਾਜ ਮੇਰਾ ਖਹਿੜਾ ਛੁੱਟਦੇ ਜਮਾਤ ਤੋਂ ਪਾਪਾਂ ਤੋਂ। ਮਹਾਰਾਜ ਕਹਿੰਦੇ ਭਾਈ ਨਾਮ ਨੂੰ ਸੰਭਾਲ, ਨਾਮ ਚੇਤੇ ਕਰ, ਬੱਧਾ ਛੁੱਟੈ ਜੇਤ, ਇਸ ਕਰਕੇ ਜਮਾਂ ਦਾ ਬੰਨਿਆ ਹੋਇਆ ਤੂੰ ਛੁੱਟ ਜਾਏਂਗਾ, ਛੁਟਕਾਰਾ ਪਾ ਲਏਗਾ ਜੇ ਤੂੰ ਨਾਮ ਸੰਭਾਲ ਲਏਗਾ। ਚੌਪਈ ਦੁਰਮਤ ਤੂੰ ਕੱਲ ਮਲਕੀ ਖਾਨ, ਮਹਾਰਾਜ ਥੋੜਾ ਜਿਹਾ ਉਸ ਵੇਲੇ ਇਹਨੂੰ ਅਕਲਵਾਦ ਦੇਣ ਵਾਸਤੇ ਥੋੜਾ ਜਿਹਾ ਇਸ ਤਰ੍ਹਾਂ ਹੀ ਬੋਲੇ, ਉਹ ਕਹਿੰਦੇ ਦੁਰਮਤੀਏ, ਉਹ ਖੋਟੀ ਮਤ ਵਾਲੇ, ਉਹ ਤੂੰ ਪਾਪਾਂ ਦੀ ਖਾਣ, ਬਣਿਓ ਵੈਸ਼ਨੋ ਵੇਖ ਮਹਾਨ, ਭੇਖ ਜਾ ਧਾਰ ਕੇ ਤੂੰ ਵੈਸ਼ਨੋ ਬਣਿਆ ਭਗਤ ਬਣਿਆ ਬੈਠਾ, ਬਾਹਰ ਸੁਧਾ ਬੀਚ ਬਿਖ ਪੂਰੀ, ਬਾਹਰ ਤਾਂ ਜਿਵੇਂ ਚਿੱਟਾ ਅੰਮ੍ਰਿਤ ਹੁੰਦਾ ਚਿੱਟੇ ਚੋਲੇ ਜੇ ਪਾਏ, ਅੰਦਰ ਪਿਓ ਭਰੀ ਪਈ, ਅੰਦਰ ਪਾਪ ਗੁਨਾਹੀ ਭਰੇ ਪੈ ਤੇਰੇ, ਕਹਿ ਕਹਿ ਜਮ ਦੇਵੈ ਦੁੱਖ ਪੂਰੀ। ਸਜਣਾ ਜਦੋਂ ਜਮ ਫੜ ਕੇ ਤੈਨੂੰ ਭਾਰੀ ਦੁੱਖ ਦੇਣਗੇ, ਸਜ਼ਾ ਦੇਣਗੇ, ਜਬ ਜੰਜੀਰ ਤੋਹੇ ਗਰ ਪਾਵੇ ਹੈ, ਖੁਸ਼ਟੀ ਮਤ ਵਾਲਿਆ ਜਦੋਂ ਫੜ ਕੇ ਤੇਰੇ ਗਲ ਦੇ ਵਿੱਚ ਸੰਗਲ ਜਿਹਾ ਪਾ ਲੈਣਗੇ ਜਾਂ ਪਟਾ ਜਿਹਾ ਪਾ ਲੈਣਗੇ ਤੇਰੇ ਗਲ ਵਿੱਚ, ਹੋਏ ਸ਼ਾਸਨਾ ਕੌਣ ਛੁਟਾਵੇ ਹੈ, ਤੈਨੂੰ ਤਾੜਨਾ ਸਜ਼ਾ ਹੋਈ ਦੱਸ ਤੈਨੂੰ ਕਿਹੜਾ ਛੁਡਾਏਗਾ। ਦੁਸ਼ਟ ਕਰਤ ਧਨ ਜੋ ਇੱਕ ਥਾਏ, ਕਹਿੰਦੇ ਦੁਸ਼ਟਾ ਜਿਹੜਾ ਧਨ ਤੂੰ ਇੱਕ ਜਗ੍ਹਾ ਇਕੱਠੀ ਕਰੀ ਜਾ ਰਿਹਾ ਹੈ, ਕਾਜ ਨ ਆਵੇ ਹੈ ਜਬ ਬਿਲ ਲਾਏ, ਉੱਥੇ ਜਮਾਂ ਦਾ ਫੜਿਆ ਹੋਇਆ ਚੀਕਾਂ ਮਾਰੇਗਾ, ਇਹ ਧਨ ਜਿਹੜਾ ਇਕੱਠਾ ਕੀਤਾ ਕਿਸੇ ਕੰਮ ਨੀ ਤੇਰੇ ਆਉਣਾ ਹੈ। ਸੁਤ ਬਨਤਾ ਸੰਬੰਧੀ ਜੋਏ, ਜਿਨ੍ਹਾਂ ਪੁੱਤਰਾਂ ਨੂੰ ਆਪਣੇ ਸਮਝਦਾ ਹੈ, ਘਰਵਾਲੀ ਨੂੰ ਆਪਣਾ ਮੰਨੀ ਬੈਠਾ, ਹੋਰ ਸਾਖ ਸੰਬੰਧੀ ਕਹਿੰਦਾ ਇਹ ਮੇਰੇ ਹਨ, ਕੋਈ ਨ ਤੋਹੇ ਸਹਾਈ ਹੋਏ, ਜਿਹਨਾਂ ਪਾਪੀਆ ਖੋਟੇ ਮਤ ਵਾਲਿਆ ਉੱਥੇ ਤੇਰਾ ਕੋਈ ਇਹਨਾਂ ਵਿੱਚੋਂ ਸਹਾਈ ਨਹੀਂ ਹੋਣਾ। ਪਾਵੈ ਪੀਰ ਪਰਿਓ ਚਿਰ ਕਾਲਾ, ਇਸ ਤਰ੍ਹਾਂ ਕਹਿੰਦਾ ਉਹਨਾਂ ਦੇ ਬਸ ਪਿਆ, ਬਹੁਤ ਸਮੇਂ ਤੱਕ ਤੂੰ ਪੀੜਾ ਪਾਵੇਂ, ਫਲ ਪਾਪਨ ਕੋ ਹੋਏ ਵਿਸਾਲਾ, ਇਸਰਾ ਪਾਪਾਂ ਦਾ ਫਲ ਤੈਨੂੰ ਬਹੁਤਾ ਭੋਗਣਾ ਪਵੇਗਾ। ਦਰਸ਼ਨ ਕਰ ਸੁਣ ਬਚਨ ਭਿਆਨੇ, ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਇਸੇ ਤਰ੍ਹਾਂ ਬੜੇ ਭੈ ਡਰ ਦੇਣ ਵਾਲੇ ਬਚਨ ਸੁਣ ਕੇ, ਮਨ ਸੱਜਣ ਕੈ ਭੈ ਭਇਓ ਮਹਾਨੇ, ਜਿਹੜਾ ਸੱਜਣ ਉਹਦੇ ਮਨ ਦੇ ਵਿੱਚ ਬੜਾ ਭਾਰੀ ਭੈ ਡਰ ਹੋਇਆ, ਹੋਏ ਅਧੀਨ ਪਾਇਨ ਲਪਟਾਇਓ, ਬਹੁਤ ਹੀ ਅਧੀਨ ਜਾਇ ਨਮਾਣਾ ਹੋ ਕੇ ਮਾਰੇ ਦੇ ਚਰਨੀ ਲੱਗਿਆ, ਹੱਥ ਜੋੜ ਕਰ ਬਚਨ ਲਾਇਓ, ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬਚਨਿਓ ਆਖਿਆ ਇਸਨੇ, ਕਲ ਮਲਕੀਨੇ ਮੈਂ ਅਤ ਭਾਰੀ, ਇਹ ਗੁਰੂ ਨਾਨਕ ਸਾਹਿਬ ਮੈਂ ਦੁਰਮਤੀਏ ਨੇ ਬਹੁਤ ਵੱਡੇ ਵੱਡੇ ਬਜਰ ਪਾਪ ਕੀਤੇ, ਅਬ ਰਾਖੋ ਹੋ ਸ਼ਰਨ ਤੁਮਾਰੀ, ਤੁਹਾਡੀ ਚਰਨ ਸ਼ਰਨ ਅਗਰ ਆ ਗਿਆ ਮੈਨੂੰ ਰੱਖ ਲੋ, ਇਹਨਾਂ ਪਾਪਾਂ ਗੁਨਾਹਾਂ ਤੋਂ ਬਖਸ਼ ਲੋ, ਅੰਦਰ ਭੋਰੇ ਦੇ ਵਿੱਚ ਜਾ ਕੇ ਦਿਖਾਇਆ ਸੀ, ਸੌ ਬੰਦੇ ਦਾ ਸਿਰ ਅੰਦਰ ਪਿਆ ਹੋਇਆ ਸੀ। ਇਸਦੇ ਸੰਤ ਬਿਰਦ ਸਦ ਹੀ ਉਪਕਾਰੀ ਕਹਿਣ ਲੱਗਿਆ, ਮਹਾਰਾਜ ਜਿਹੜੇ ਸਾਧੂ ਸੰਤ ਹੁੰਦੇ ਉਹਨਾਂ ਦਾ ਹਮੇਸ਼ਾ ਪਰਣ ਹੁੰਦਾ, ਪਰਪਕਾਰੀ ਹੁੰਦੇ। ਰਾਵਰ ਮਿਲਤ ਭਈ ਸੁਧ ਸਾਰੀ, ਆਪ ਜੀ ਦੇ ਨਾਲ ਮਿਲ ਕਰਕੇ ਮੈਨੂੰ ਸਾਰੀ ਖਬਰਸਾਰ ਹੋਏਗੀ ਵੀ ਇਸ ਤਰ੍ਹਾਂ ਮੈਨੂੰ ਦੁੱਖ ਹੋਊਗਾ। ਗੁਰ ਕਹਿ ਪਾਪ ਕਰਨ ਤਜ ਦੇ, ਗੁਰੂ ਮਹਾਰਾਜ ਕਹਿਣ ਲੱਗੇ ਵੀ ਅਗਲੇ ਸਮੇਂ ਵਾਸਤੇ ਪਾਪ ਕਰਨ ਜੇ ਤੂੰ ਛੱਡ ਦੇਵੇਂਗਾ ਤਾਂ ਕਰਨਾ ਕਰਤਾਰ ਕਰੇ, ਫਿਰ ਧਾਵੇ ਕਰਤਾਰ, ਵਾਹਿਗੁਰੂ ਤੇਰੇ ਤੇ ਕਿਰਪਾ ਕਰ ਦੇ, ਤਰਸ ਕਰ ਦੇਵੇਗਾ। ਸਤ ਨਾਮ ਸਿਮਰਹ ਲਿਵ ਲਾਈ, ਕਰਕੇ ਲਿਵ ਲਾ ਕੇ ਬਿਰਤੀ ਲਾ ਕੇ ਸਤ ਨਾਮ ਵਾਹਿਗੁਰੂ ਸਿਮਰ, ਭਲੋ ਜੀ ਕੋ ਹੋਏ ਸੁਖ ਪਾਈ, ਤੇਰੇ ਜੀ ਦਾ ਭਲਾ ਹੋ ਜਾਏਗਾ, ਤੂੰ ਸੁਖ ਪਾਵੇਂ। ਦੋਹਰਾ ਕਬ ਨ ਅਗਾਰੀ ਹਾਂ ਕਰੋ, ਹੱਥ ਜੋੜ ਕੇ ਕੰਨ ਫੜ ਕੇ ਕਹਿਣ ਲੱਗਿਆ, ਮਹਾਰਾਜ ਜੋ ਪਿੱਛੇ ਹੋ ਗਿਆ ਹੋ ਗਿਆ, ਅੱਗੇ ਵਾਸਤੇ ਮੈਂ ਜ਼ਿੰਦਗੀ ਕਰ ਪਾਪ ਨਹੀਂ ਕਰਾਂਗਾ। ਪਿਛਲੇ ਬਖਸ਼ੋ ਪਾਪ, ਮਹਾਰਾਜ ਪਿੱਛੇ ਜ਼ਿੰਦਗੀ ਵਿੱਚ ਜਿੰਨੇ ਪਾਪ ਮਾਰੇ ਬੰਦੇ ਮਾਰੇ ਉਹ ਮੈਨੂੰ ਮਾਫ ਕਰ ਦਿਓ। ਉਪਦੇਸ਼ੋ ਸਿੱਖ ਕੀਜੀਏ, ਮਹਾਰਾਜ ਉਪਦੇਸ਼ ਦੇ ਕੇ ਆਪਣਾ ਸਿੱਖ ਹੀ ਬਣਾ ਲਵੋ। ਦੇਹੋ ਨਾਮ ਕੋ ਜਾਪ, ਨਾਮ ਦਾ ਜਿਹੜਾ ਜਾਪ ਕਰਨਾ ਉਹ ਵੀ ਬਖਸ਼ ਦਿਓ ਮੈਨੂੰ। ਚੌਪਈ ਮੋਰ ਕਰਮ ਕਰ ਇਤ ਤੁਮ ਆਏ, ਮੇਰੇ ਕੋਈ ਮਾੜਾ ਚੰਗੇ ਕਰਮ ਕੀਤੇ ਸੀ ਜਿਸ ਕਰਕੇ ਮੇਰੇ ਕਰਮਾਂ ਕਰਕੇ ਤੁਸੀਂ ਆ ਗਏ ਇੱਥੇ। ਕਹਿ ਰਹੇ ਚਰਨ ਲਪਟਾਏ, ਕਹਿ ਕੇ ਮਾਰਾ ਦੇ ਚਰਨੀ ਲੱਗ ਰਿਹਾ ਏ ਸੱਜਣ ਠੱਗ, ਕਿਰਪਾ ਧਾਰ ਗੁਰ ਬਚਨ ਉਚਾਰਾ, ਚਰਨੀ ਲੱਗਿਆ ਦੇਖ ਕੇ ਮਹਾਰਾ ਨੇ ਕਿਰਪਾ ਕਰਦਿਆਂ ਬਚਨ ਕਿਹਾ ਇਸ ਨੂੰ। ਇਹੋ ਮਰਾਸੀ ਗੁਰੂ ਤੁਮਾਰਾ, ਕਹਿੰਦੇ ਆ ਜਿਹੜਾ ਵੀ ਸਜਾਦਾ ਮਰਾਸੀ ਇਹੀ ਤੇਰਾ ਪੂਜਨੀਕ ਹੈ, ਸਤਿਚਾਰ ਯੋਗ ਹੈ, ਇਸ ਕੇ ਮਾਨੇ ਭਲਾ ਜਨੀਜੈ, ਇਸ ਨੂੰ ਮੰਨਿਆ ਪੂਜਿਆ ਤੇਰਾ ਵੀ ਭਲਾ ਹੋਏਗਾ, ਜਾਣ ਲੈ। ਕਰਨੇ ਪਾਪ ਸਰਬ ਤਜ ਦੀਜੈ, ਵੀ ਅੱਗੇ ਵਾਸਤੇ ਸਭ ਤਰ੍ਹਾਂ ਦੇ ਜਿਹੜੇ ਪਾਪ ਕਰਨੇ ਤੂੰ ਛੱਡ ਦੇ। ਸਹਿਜਾਦੇ ਕੋ ਬੰਧਨ ਕਰੀ, ਸੇਵੜੇ ਸੱਜਣ ਠੱਗ ਨੇ ਸਜਾਦੇ ਨੂੰ ਵੀ ਮੱਥਾ ਟੇਕਿਆ, ਸੱਜਣ ਭਾ ਨਿਹਾਲ ਤੇ ਕਰੀ, ਸੇਵੜੇ ਜਿਹੜਾ ਸੱਜਣ ਹੈ ਨਿਹਾਲ ਹੋ ਗਿਆ। ਗੁਰ ਕਹਿ ਸਦਨ ਪਾਪ ਧਨ ਜੋ, ਮਹਾਰਾਜ ਕਹਿੰਦੇ ਜਿਹੜਾ ਪਾਪ ਕਰ ਕਰਕੇ ਧਨ ਤੂੰ ਘਰੇ ਇਕੱਠਾ ਕੀਤਾ, ਆਪ ਲੁਟਾਏ ਦੀਜੈ ਸਭ ਕੋ ਸੋ, ਸਾਡਾ ਬਚਨ ਮੰਨ ਕੇ ਸਾਰਾ ਪਾਪਾਂ ਦਾ ਧਨ ਤੂੰ ਬਾਹਰ ਕੱਟ ਕੇ ਗਰੀਰਾਂ ਨੂੰ ਲੁਟਾ ਪੁਟਾ ਦੇ। ਮਾਨਿਓ ਬਚਨ ਨਿਕਟ ਜੋ ਦਰਬਾ, ਮਹਾਰਾਜ ਦਾ ਬਚਨ ਨੇ ਮੰਨ ਲਿਆ, ਜਿਹੜਾ ਕੋਲੇ ਪਾਪਾਂ ਦਾ ਧਨ ਇਕੱਠਾ ਕੀਤਾ ਹੋਇਆ ਸੀ। ਰੰਕ ਬੁਲਾਏ ਲੁਟਾਇਓ ਸਰਬਾ, ਗਰੀਬਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਸਾਰਾ ਹੀ ਉਹ ਧਨ ਇਹਨੇ ਲੁਟਾ ਪੁਟਾ ਦਿੱਤਾ। ਬਖਸ਼ੋ ਇਸ ਪ੍ਰਕਾਰ ਤੇ ਸਤਾਈ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਇਸ ਤਰ੍ਹਾਂ ਸੱਜਣ ਠੱਗ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ ਦਿੱਤਾ। ਆਗੈ ਕੀਨੋ ਗਮਨ ਗੁਸਾਈ, ਜਗਤ ਦੇ ਮਾਲਕ ਨੇ ਫਿਰ ਅੱਗੇ ਨੂੰ ਚੱਲਣਾ ਕੀਤਾ। ਖੁਰਮੇ ਪੁਰਮਹਿ ਪਹੁੰਚੇ ਜਾਈ, ਜਦੋਂ ਗੁਰੂ ਨਾਨਕ ਸਾਹਿਬ ਜੀ ਖੁਰਮੇ ਸ਼ਹਿਰ ਜਾ ਪਹੁੰਚੇ, ਸਹਿਜਾਦੇ ਸੋ ਗਿਰਾ ਅਲਾਈ, ਜਿਹੜਾ ਸਜਾਦਾ ਉਹਦੇ ਸਾਥ ਬਚਨ ਕਿਹਾ ਆਪ ਜੀ ਨੇ। ਨਗਰ ਮਹਾਨ ਰੁਚਰ ਇਸ ਥਾਨ, ਸਜਾਦੇ ਇਹ ਜਿਹੜਾ ਖੁਰਮਾ ਸ਼ਹਿਰ ਬੜਾ ਮਹਾਨ ਹੈ, ਇਹ ਸਥਾਨ ਹੈ ਨੋ ਦਾ ਹੋਇਆ ਮਰਦਾਨਾ, ਜਿੱਥੇ ਵੀ ਬਣਿਆ ਹੋਇਆ ਨਾ ਸਥਾਨ, ਜਾਂ ਇੱਥੇ ਤੇਰੇ ਪਿਓ ਦਾ ਸੰਸਕਾਰ ਕੀਤਾ ਸੀ ਅਸਾਂ ਨੇ। ਸੁਣ ਕੇ ਸਰੋਣ ਦੇਖ ਥਲ ਤਾਈ, ਕੰਨਾ ਵੀ ਸੁਣ ਕੇ ਉਹ ਸੰਸਕਾਰ ਵਾਲੇ ਸਥਾਨ ਨੂੰ ਦੇਖ, ਬੰਧਨ ਕੀਨੀ ਸੀਸ ਝੁਕਾਈ, ਮਰਦਾਨੇ ਦੇ ਸਪੁੱਤਰ ਨੇ ਪਿਓ ਜਾਣ ਕੇ ਸਿਰ ਨਗਾ ਕੇ ਨਮਸਕਾਰ ਕੀਤੀ। ਗੁਰ ਕਹਿ ਬਚਨ ਹਮਾਰਾ ਮਨ ਹੋ, ਗੁਰੂ ਮਹਾਰਾਜ ਕਹਿੰਦੇ ਲੈ ਵੀ ਸਜਾਦੇ ਸਾਡਾ ਬਚਨ ਮੰਨ ਲੈ, ਇਹ ਥਲ ਰਹੋ ਕੁਟੰਬ ਨਿਜ ਆਨਾ ਹੋ, ਇੱਥੇ ਪੱਕੇ ਤੈਰਤ ਤੂੰ ਰਹਿ, ਆਪਣੇ ਪੁਰਾਣ ਨੂੰ ਵੀ ਇੱਥੇ ਬੁਲਾ ਲੈ ਸਦ ਲੈ, ਮਰਦਾਨੇ ਕੇ ਸਮ ਤੂੰ ਹੋਏ, ਜੇ ਬਚਨ ਮੰਨ ਜਾਏਗਾ ਮਰਦਾਨੇ ਦੇ ਬਰਾਬਰ ਦਾ ਤੂੰ ਹੋ ਜਾਏ। ਪੂਜਹਿ ਪਗ ਸਗਰੋ ਪੁਰ ਜੋਏ, ਖੁਰਮਾ ਸ਼ਹਿਰ ਤੇ ਹੋਰ ਇਲਾਕਾ ਸਭ ਤੇਰੇ ਚਰਨ ਪੂਜੇਗਾ। ਦੋਹਰਾ ਸਹਿਜਾਦੇ ਕਰ ਬੰਦ ਕੈ, ਸਹਿਜਾਦੇ ਨੇ ਦੋਵੇਂ ਹੱਥ ਜੋੜ ਕੇ ਪੁਨ ਪੂਜੇ ਜਗਤੇਸ਼, ਗੁਰੂ ਮਹਾਰਾਜ ਦੇ ਪਾਸੋਂ ਪੁੱਛਿਆ, ਹਮਰਾ ਕੋ ਅਵਲੰਬ ਹੋਇ, ਤੁਸੀਂ ਤਾਂ ਇੱਥੋਂ ਚਲੇ ਜਾਓ, ਤੁਹਾਥੋਂ ਫਿਰ ਸਾਡਾ ਇੱਥੇ ਓਟ ਆਸਰਾ ਕੌਣ ਹੋਊਗਾ। ਤੁਮ ਗਵਨਾ ਹੋ ਪਰਦੇਸ਼, ਇਹ ਤਾਂ ਮਾਰਾ ਹੋਰ ਕਿਸੇ ਪ੍ਰਦੇਸ਼ ਦੂਰ ਦੇਸ਼ ਚਲੇ ਜਾਓਗੇ। ਚੌਪਈ ਸ੍ਰੀ ਗੁਰ ਭਨੇ ਨਿਕੇਤ ਤੁਮਾਰੇ, ਮਹਾਰਾਜ ਕਹਿਣ ਲੱਗੇ ਤੇ ਜਿਹੜੇ ਘਰ ਹਨ ਸਰਬ ਪਦਾਰਥ ਹੋ ਹੈ ਸੁਖਾਰੇ, ਸਭ ਤਰ੍ਹਾਂ ਦੇ ਪਦਾਰਥ ਇਹਨੂੰ ਸੁਖ ਦੇਣ ਵਾਲੇ ਤੇਰੇ ਘਰੇ ਹੋਣਗੇ। ਬੰਸ ਬ੍ਰਿਧ ਹੋ ਵਹਿ ਗੋ ਤੁਮਾਰਾ, ਇਹ ਵੀ ਸਜਾਦੇ ਤੇਰਾ, ਇਹਦਾ ਜਿਹੜਾ ਅੰਸ ਬੰਸ ਹੈ ਬਹੁਤ ਅੱਗੇ ਵਧੇ ਫੁੱਲੇਗਾ। ਮਾਨੋ ਸਾਚ ਬਚਨ ਓ ਹਮਰਾ, ਸਾਡਾ ਜਿਹੜਾ ਬਚਨ ਕਿਹਾ ਇਸ ਤਰ੍ਹਾਂ ਕਿਹਾ ਤੂੰ ਸੱਚ ਮੰਨ ਲੈ, ਚਿੰਤ ਕਰੋ ਜਬ ਹੀ ਮਨ ਮਾਹੀ, ਅੱਗੇ ਵੀ ਸਜਾਦੇ ਜਦੋਂ ਵੀ ਮਨ ਵਿੱਚ ਸਾਨੂੰ ਯਾਦ ਕਰਿਆ ਕਰੇ, ਆਵੇ ਨਿਕਟ ਦੇਰ ਕੁਛ ਨਾ, ਬਿਲਕੁਲ ਦੇਰੀ ਨਹੀਂ ਲਾਇਆ ਕਰਾਂਗੇ, ਉਸੇ ਵੇਲੇ ਤੇਰੇ ਕੋਲ ਅਸੀਂ ਆ ਜਾਇਆ ਕਰਾਂਗੇ। ਇਸ ਵਿਦ ਕਰ ਹੋ ਸਤਿਆ ਪ੍ਰਤੀਤਾ, ਇਸ ਤਰ੍ਹਾਂ ਜੋ ਅਸੀਂ ਬਚਨ ਕਿਹਾ ਇਹਨੂੰ ਸੱਚ ਜਾਣ ਤੇ ਤੂੰ ਯਕੀਨ ਕਰ ਲੈ। ਡੋਲੋਹ ਨਹੀਂ ਰਾਖ ਥਿਰ ਚੀਤਾ, ਚਿਤ ਨੂੰ ਟਿਕਾ ਕੇ ਰੱਖ, ਬਿਲਕੁਲ ਡਾਵਾ ਡੋਲ ਨਾ ਕਰ। ਸਹਿਜਾਦੇ ਤਬ ਜੋਰੇ ਹੱਥ, ਸਵੇਰੇ ਸਹਿਜਾਦੇ ਨੇ ਹੱਥ ਜੋੜੇ ਸਤਿਗੁਰੂ ਅੱਗੇ, ਕਹਿ ਪ੍ਰਤੀਤ ਮੁਜੈ ਪ੍ਰਭ ਨਾਥਾ, ਲੱਗਿਆ ਹੈ ਮੇਰੇ ਮਾਲਕ ਤੁਹਾਡੇ ਬਚਨਾਂ ਤੇ ਮੈਨੂੰ ਪੂਰਾ ਯਕੀਨ ਹੈ। ਤਬ ਸ੍ਰੀ ਗੁਰ ਮੰਜੀ ਤਿਹ ਦੀਨੀ, ਗੁਰੂ ਮਹਾਰਾਜ ਨੇ ਉਸ ਵੇਲੇ ਨੂੰ ਗੁਰਮੁਖਾਂ ਵਾਲੀ ਜਿਹੜੀ ਪਦਵੀ ਦੇ ਦਿੱਤੀ ਹੈ, ਗੁਰੂ ਮੰਜੀ ਦੇ ਦਿੱਤੀ, ਇਹਨੂੰ ਕਹਿੰਦੇ ਉਸ ਪਾਸੇ ਸਿੱਖੀ ਦਾ ਪ੍ਰਚਾਰਕ ਨੀਯਤ ਕਰ ਦਿੱਤਾ। ਆਪ ਚੱਲਣ ਕੀ ਮਨਸਾ ਕੀਨੀ, ਆਪ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਅੱਗੇ ਚੱਲਣ ਦੀ ਇੱਛਾ ਕੀਤੀ। ਸਹਿਜਾਦਾ ਨਿਜ ਸਦਨ ਸਿਧਾਰਾ, ਉਸ ਵੇਲੇ ਮਹਾਰਾਜ ਆਪ ਚਲੇ ਗਏ, ਜਿਹੜਾ ਸਜਾਦਾ ਹੈ ਆਪਣੇ ਘਰ ਵੱਲ ਨੂੰ ਚਲੇ ਆਇਆ, ਰਾਏ ਭੋਏ ਦੀ ਤਲਵੰਡੀ ਲੈਨੇ ਹੇਤ ਸਰਬ ਪਰਿਵਾਰ, ਆਪਣਾ ਸਾਰਾ ਪਰਿਵਾਰ ਉਸਨੂੰ ਲੈਣ ਵਾਸਤੇ। ਤਬ ਕੋ ਬਸਿਓ ਜਾਇ ਤੇ ਹਥਾਨਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਤਦੋਂ ਤੋਂ ਲੈ ਕੇ ਮਰਦਾਨੇ ਦਾ ਸੁਪੁੱਤਰ ਜਿਹੜਾ ਸਜਾਦਾ ਹੈ, ਕਹਿੰਦੇ ਉਹ ਖੁਰਮੇ ਸ਼ਹਿਰ ਜਾ ਕੇ ਬਸ ਗਿਆ ਹੈ। ਵਧੀ ਮੰਨਤਾ ਬੰਸ ਮਹਾਨਾ, ਗੁਰੂ ਮਹਾਰਾਜ ਨੇ ਬਚਨ ਕਿਹਾ ਸੀ ਵੀ ਤੇਰੀ ਅੰਸ ਵੰਸ ਬਹੁਤ ਵੱਧ ਜਾਏਗੀ, ਤੇਰੀ ਮੰਨਤਾ ਪੂਜਾ ਬਹੁਤ ਵਧੇਗੀ। ਉਹ ਮਹਾਰਾਜ ਦੇ ਬਚਨਾਂ ਨਾਲ ਕਹਿੰਦੇ ਉੱਥੇ ਹੁਣ ਵੀ ਇਹਨਾਂ ਦੀ ਅੰਸ ਵੰਸ ਬਹੁਤ ਵਧੀ ਹੈ ਅਤੇ ਪੂਜਾ ਵੀ ਵਧੀ ਵੱਧ ਰਹੀ ਹੈ, ਸਾਰੇ ਉਸ ਸਥਾਨ ਨੂੰ ਪੂਜਨੀਕ ਸਤਿਕਾਰ ਕਰ ਰਹੇ ਹਨ। ਇਸ ਤਰ੍ਹਾਂ ਇਹ ਭਾਈ ਮਰਦਾਨਾ ਜੀ ਦਾ ਅਤੇ ਉਹਨਾਂ ਦੇ ਸਪੁੱਤਰ ਦਾ ਜਿਹੜਾ ਪ੍ਰਸੰਗ ਰਸਤੇ ਦਾ ਪਰਮਿਣ ਕੇ ਸਰਵਣ ਕੀਤਾ ਹੈ। ਅਗਲਾ ਪ੍ਰਸੰਗ ਜਿਵੇਂ ਵੀ ਆਏਗਾ ਕੱਲ੍ਹ ਦੇ ਦੀਵਾਨ ਵੀ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ। ਸਹਿਜਾਦਾ ਨਿਜ ਸਦਨ ਸਿਧਾਰਾ, ਲੈਨੇ ਹੇਤ ਸਰਬ ਪਰਵਾਰਾ, ਤਬ ਕੋ ਬਸਿਓ ਜਾਇ ਤੇ ਹਥਾਨਾ, ਬਦੀ ਮੰਨਤਾ ਬੰਸ ਮਹਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂਕੇ ਸਦਾ ਭਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ,